ਕਿ ਇਹਨੇ ਗਲਤ ਆਖਿਆ, ਪਰ ਇਹਨੇ ਤਾਂ ਨਹੀਂ ਮਾਫ਼ੀ ਮੰਗੀ, ਇਹ ਵੀ ਇਹਨੇ ਕਜੱਜ ਕੀਤਾ। ਇੱਕ ਅੱਜ ਕੱਲ੍ਹ ਇਹਨੇ ਗੀਤ ਜੋੜਿਆ ਪਿਆ ਕਿੱਕਲੀ ਕਲੀਰ ਦੀ, ਗੱਪ ਸੁਖਬੀਰ ਦੀ, ਜੋ ਕੁਛ ਇਹ ਬੋਲਦਾ ਪਿਆ ਉਹਦੇ ਉੱਤੇ ਅਕਾਲੀ ਵੀ ਭੜਕਦੇ ਆ। ਅੱਛਾ, ਇੱਕ ਦਿਨ ਇਹਨੇ ਜਿਹੜੇ ਨੀਲੇ ਕਾਰਡ ਪੀਲੇ ਕਾਰਡ ਵਾਲੇ ਗਰੀਬ ਲੋਕ ਆ ਉਹਨਾਂ ਦੇ ਖਿਲਾਫ਼ ਪੁੱਠਾ ਸਿੱਧਾ ਬੋਲਤਾ, ਉਹਨਾਂ ਨੂੰ ਭਿੱਖ ਮੰਗੇ ਕਹਿਤਾ। ਅੱਜ ਦੀ ਤਰੀਕ ਵਿੱਚ ਵੀ ਜੇ ਕਿਤੇ ਜਾਵੇ ਤੇ ਸਭ ਤੋਂ ਵੱਧ ਭੀੜ ਇਹਨੂੰ ਸੁਣਨ ਵਾਸਤੇ ਆਉਂਦੀ ਆ। ਪਰ ਨਾਲ ਇਹ ਵੀ ਸੱਚਾਈ ਹੈ ਕਿ ਜਦੋਂ ਵੀ ਬੋਲਦਾ ਕੁਝ ਨਾ ਕੁਝ ਪੁੱਠਾ ਬੋਲ ਜਾਂਦਾ, ਜਲਸਿਆਂ ਵਿੱਚ ਵਧੀਆ ਰਹਿੰਦਾ, ਅੱਗੋਂ ਪਿੱਛੋਂ ਕੋਈ ਨਾ ਕੋਈ ਇਹੋ ਜਿਹੀ ਗੱਲ ਕਹਿ ਦਿੰਦਾ ਕਿ ਜੀ ਤੋਂ ਲੋਕ ਭੜਕ ਉੱਠਦੇ। ਇਸ ਬੰਦੇ ਨੂੰ ਆਪਣੀ ਰਾਜਨੀਤੀ ਜੇ ਇਹਨੇ ਕਰਨੀ ਆ ਤੇ ਢੰਗ ਨਾਲ ਚੱਲਣਾ ਪਵੇਗਾ, ਨਹੀਂ ਤਾਂ ਇਸ ਤਰ੍ਹਾਂ ਦਾ ਜਿਹੜਾ ਉਹ ਪੁਰਾਣਾ ਕਮੇਡੀਅਨ ਵਾਲਾ ਵਿਹਾਰ ਹੈ ਉਹਦੇ ਨਾਲ ਇਹ ਆਪਣੀ ਵੀ ਪੋਜੀਸ਼ਨ ਖਰਾਬ ਕਰਦਾ, ਆਪਣੀ ਪਾਰਟੀ ਦੀ ਵੀ ਕਰਦਾ। ਇਸ ਵੇਲੇ ਵੀ ਪਾਰਟੀ ਸਾਰੀ ਇਹਦੀ ਥਾਂ ਦੇ ਉੱਤੇ ਮੁਆਫੀਆਂ ਮੰਗਦੀ ਪਈ ਹੈ। ਪਰ ਕੱਲ੍ਹ ਜੋ ਕੁਛ ਮੁਕਤਸਰ 'ਚ ਅਕਾਲੀਆਂ ਨੇ ਕੀਤਾ ਉਹ ਸਾਰਾ ਗਲਤ ਹੈ, ਜਲਸਾ ਇਹਦਾ ਸੀ। ਉਹਨਾਂ ਨੇ ਜਾ ਕੇ ਇਹ ਵੀ ਸਾਫ਼ ਹੈ ਕਿ ਉੱਥੇ ਪੁਲਿਸ ਦੀ ਸ਼ਹਿ ਨਾਲ ਹਮਲਾ ਹੋਇਆ, ਪੁਲਿਸ ਵਾਲੇ ਲਾਗੇ ਖੜੇ ਆ, ਇਹਨਾਂ ਉੱਤੇ ਹਮਲਾ ਕੀਤਾ ਗਿਆ। ਔਰ ਉਹਨਾਂ ਦੀ ਜਿਹੜੀ ਐਸ ਓ ਆਈ ਨਾਂ ਦੀ ਜਥੇਬੰਦੀ ਹੈ ਉਹ ਸਿੱਧੇ ਤੌਰ 'ਤੇ ਸਟੇਜ ਦੇ ਉੱਤੇ ਕਾਪਾ, ਜਿੱਦਾਂ ਦੇ ਆਪਣੇ ਮਾਝੇ ਜਾਂ ਦੁਆਬੇ 'ਚ ਦਾਤਰ ਕਹਿ ਦਿੱਤੇ ਜਾਂਦੇ ਆ ਜਾਂ ਟਕੂਆ ਕਹਿ ਦਿੱਤਾ ਜਾਂਦਾ, ਇੱਦਾਂ ਦੇ ਹਥਿਆਰ ਲੈ ਕੇ ਸਿੱਧੇ ਸਟੇਜ ਦੇ ਉੱਤੇ ਇਸ ਤਰ੍ਹਾਂ ਪਏ ਜਿਵੇਂ ਭਗਵੰਤ ਮਾਨ ਨੂੰ ਟੁੱਕਣਾ ਹੁੰਦਾ, ਤੇ ਪੁਲਿਸ ਵਾਲੇ ਸਾਹਮਣੇ ਖਲੋ ਕੇ ਵੇਖਦੇ ਰਹੇ। ਕਿਸੇ ਪੁਲਿਸ ਵਾਲੇ ਨੇ ਜਾ ਕੇ ਕੋਈ ਦਖਲ ਨਹੀਂ ਦਿੱਤਾ, ਉਹ ਤੋਂ ਸਾਫ਼ ਦਿਸਦਾ ਕਿ ਉਹਨਾਂ ਨੇ ਵੀ ਕੱਲ੍ਹ ਗਲਤ ਕੀਤਾ। ਸਾਰਾ ਭਗਵੰਤ ਮਾਨ ਇਕੱਲੇ ਨੂੰ ਇੱਕ ਤਰਫਾ ਗਲਤ ਨਹੀਂ ਆਖਣਾ ਚਾਹੀਦਾ, ਉਂਝ ਭਗਵੰਤ ਮਾਨ ਨੂੰ ਆਪਣੀ ਜ਼ਬਾਨ ਸੰਭਾਲਣੀ ਚਾਹੀਦੀ ਥੋੜ੍ਹੀ ਬਹੁਤ। ਠੀਕ, ਅਤੇ ਅਗਲੀ ਖਬਰ ਪੰਨ ਸਾਹਿਬ, ਜਥੇਦਾਰ ਟੌੜਾ ਦਾ ਜਵਾਈ ਇਸ ਹਫ਼ਤੇ ਆਪ ਪਾਰਟੀ ਦੇ ਵਿੱਚ ਸ਼ਾਮਲ ਹੋਇਆ, ਫਿਰ ਰੌਲਾ ਪੈ ਗਿਆ ਕਿ ਉਸਨੇ ਡਾਕਟਰ ਧਰਮਵੀਰ ਉੱਤੇ ਹਮਲਾ ਕਰਵਾਇਆ ਸੀ, ਇਸ ਵਿੱਚ ਸੱਚਾਈ ਕਿੰਨੀ ਕੁ ਹੈ? ਜਥੇਦਾਰ ਗੁਰਚਰਨ ਸਿੰਘ ਟੌੜਾ ਆਪ ਜਿੰਨਾ ਚਿਰ ਤੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ, ਜਦੋਂ ਨਹੀਂ ਵੀ ਪ੍ਰਧਾਨ ਸੀ, ਉਹਦੇ ਬਾਰੇ ਦੋ ਗੱਲਾਂ ਕਹੀਆਂ ਜਾਂਦੀਆਂ ਸੀ। ਪਹਿਲੀ ਇਹ ਕਿ ਉਹਨੇ ਆਪਣੇ ਘਰ ਦੇ ਵਿੱਚ ਕਦੇ ਵੀ ਕਾਲੀ ਕਮਾਈ ਦਾ ਇੱਕ ਟਕਾ ਨਹੀਂ ਸੀ ਵੜਨ ਦਿੱਤਾ, ਬਹੁਤ ਇਮਾਨਦਾਰ ਲੀਡਰ ਸੀ। ਤੇ ਦੂਸਰੀ ਇਹ ਕਿ ਆਪਣੇ ਚੇਲੇ ਚਾਂਟਿਆਂ ਵਿੱਚੋਂ ਕੋਈ ਕਿੰਨਾ ਵੀ ਕਰਪਟ ਹੋਵੇ ਉਹਨੂੰ ਟੋਕਦਾ ਨਹੀਂ ਸੀ, ਕਹਿੰਦਾ ਸੀ ਮਜ਼ੇ ਕਰੋ, ਬਸ ਮੇਰੇ ਘਰ ਨਾ ਲਿਆਓ। ਇਹ ਜਵਾਈ ਨੂੰ ਜਦੋਂ ਉਹਨੇ ਬਾਦਲ ਦੀ ਸਰਕਾਰ 'ਚ ਮੰਤਰੀ ਬਣਵਾਇਆ, ਰੌਲਾ ਉਦੋਂ ਪੈ ਗਿਆ ਸੀ ਕਿ ਟੌੜਾ ਸਾਰੀ ਉਮਰ 'ਤੇ ਕਹਿੰਦਾ ਰਿਹਾ ਕਿ ਟੱਬਰ ਨਹੀਂ ਪਾਲਣੇ ਚਾਹੀਦੇ, ਇਹ ਆਪਣੇ ਟੱਬਰਾਂ ਨੂੰ ਅੱਗੇ ਨਹੀਂ ਕਰਨਾ ਚਾਹੀਦਾ, ਭਾਈ ਭਤੀਜਾਵਾਦ ਨਹੀਂ ਚਾਹੀਦਾ। ਅਤੇ ਹੁਣ ਜੇ ਭਾਈ ਭਤੀਜਾਵਾਦ ਨਹੀਂ ਚਾਹੀਦਾ ਅਤੇ ਜਵਾਈ ਭਤੀਜਾਵਾਦ ਚਾਹੀਦਾ, ਇਹਨੂੰ ਕਿਉਂ ਲੈਂਦਾ? ਉਹ ਇਸ ਗੱਲ ਨੂੰ ਹੱਸ ਕੇ ਟਾਲ ਜਾਂਦਾ ਸੀ। ਅਤੇ ਇਹ ਜਿਹੜਾ ਜਵਾਈ ਹੈ ਹਰਮੇਲ ਸਿੰਘ ਟੌੜਾ ਜਾਂ ਹਰਮੇਲ ਸਿੰਘ ਥੂਈ, ਅਸਲ 'ਚ ਇਹਨੂੰ ਕਹਿੰਦੇ ਥੂਈ, ਇਹਦਾ ਪਿੰਡ ਸੀ। ਇਹਦੇ ਬਾਰੇ 'ਚ ਇਹ ਵੀ ਕਿਹਾ ਜਾਂਦਾ ਸੀ ਕਿ ਬਾਪੂ ਜੀ ਨਾਲ ਸਾਫ਼ ਸੁਥਰਾ ਨਹੀਂ, ਹੋ ਸਕਦਾ ਕੋਈ ਨੁਕਸ ਹੋਣ, ਅਸੀਂ ਨਹੀਂ ਜਾਣਦੇ। ਹੁਣ ਇਹ ਬੜੇ ਚਿਰ ਤੋਂ ਬਾਦਲ ਅਕਾਲੀ ਦਲ ਨੇ ਇਹਨੂੰ ਇੱਕ ਨੁਕਰਾ ਲਾਇਆ ਪਿਆ ਸੀ। ਕੁਛ ਬੰਦੇ ਜਿਹੜੇ ਕਿਸੇ ਵਕਤ ਜਥੇਦਾਰ ਟੌੜੇ ਦੇ ਚੇਲੇ ਚਾਂਟੇ ਗਿਣੇ ਜਾਂਦੇ ਸਨ, ਉਹਨਾਂ ਨੂੰ ਬਾਦਲ ਨੇ ਆਖਿਆ ਕਿ ਤੁਸੀਂ ਜੇ ਅੱਗੇ ਵਧਣਾ ਤੇ ਪਹਿਲਾਂ ਤੁਹਾਨੂੰ ਟੌੜੇ ਦੇ ਪਰਿਵਾਰ ਦੇ ਖਿਲਾਫ਼ ਕੁਛ ਕਰਨਾ ਪਵੇਗਾ। ਉਹ ਅੱਜ ਕੱਲ੍ਹ ਜਥੇਦਾਰ ਟੌੜਾ ਦੇ ਪਰਿਵਾਰ ਦੀਆਂ ਜੜ੍ਹਾਂ ਵੱਢਣ ਲੰਘੇ ਪਏ। ਜਿਹੜੇ ਜਥੇਦਾਰ ਟੌੜਾ ਦੇ ਜਵਾਈ ਨੂੰ ਪਹਿਲਾਂ ਜੀਜਾ ਜੀ ਕਹਿੰਦੇ ਹੁੰਦੇ ਸਨ, ਅੱਜ ਕੱਲ੍ਹ ਉਹ ਸਭ ਤੋਂ ਵੱਧ ਉਹਦੀ ਬੇਇੱਜ਼ਤੀ ਕਰ ਰਿਹਾ। ਇਹ ਦੁਖੀ ਸੀਗਾ, ਇਹਨੂੰ ਕੋਈ ਰਾਹ ਨਹੀਂ ਸੀ ਲੱਭਦਾ। ਇਹ ਜਥੇਦਾਰ ਟੌੜਾ ਦਾ ਧੀ ਜਵਾਈ ਸਾਰਾ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ। ਦਿੱਲੀ ਤੋਂ ਆਏ ਸੰਜੇ ਸਿੰਘ, ਦੁਰਗੇਸ਼ ਪਾਠਕ, ਨਾਲ ਪੰਜਾਬ ਦੇ ਵਿੱਚੋਂ ਕਮਰ ਸੰਧੂ, ਗੁਰਪ੍ਰੀਤ ਘੁੱਗੀ ਹੋਰਾਂ ਨੇ ਇਹਨਾਂ ਨੂੰ ਸ਼ਾਮਲ ਕੀਤਾ। ਸ਼ਾਮ ਨੂੰ ਇਹ ਰੌਲਾ ਪੈ ਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਜਿਹੜਾ ਪਾਰਲੀਮੈਂਟ ਮੈਂਬਰ ਹੈ ਡਾਕਟਰ ਧਰਮਵੀਰ ਗਾਂਧੀ। ਪਿਛਲੀਆਂ ਪਾਰਲੀਮੈਂਟ ਚੋਣਾਂ 'ਚ ਉਹਦੇ ਉੱਤੇ ਹਮਲਾ ਹੋਇਆ ਸੀ, ਜਿਸਮਾਨੀ ਹਮਲਾ, ਮਾਰਕੁੱਟ ਵੀ ਹੋਈ ਸੀ, ਸੱਟਾਂ ਲਾਈ। ਉਹ ਦੱਸਿਆ ਗਿਆ ਕਿ ਉਹ ਹਮਲਾ ਜਥੇਦਾਰ ਟੌੜਾ ਦੇ ਜਵਾਈ ਨੇ ਕਰਾਇਆ ਸੀ। ਹੁਣ ਧਰਮਵੀਰ ਗਾਂਧੀ ਆਪ ਪਾਰਟੀ ਨਾਲ ਰਹੇ ਜਾਂ ਨਾ ਰਹੇ, ਸਸਪੈਂਡ ਹੋਵੇ ਜਾਂ ਨਾ ਹੋਵੇ, ਉਹਦੇ ਉੱਤੇ ਸਾਰੇ ਪਟਿਆਲੇ 'ਚ ਕਿਸੇ ਕਿਸਮ ਦਾ ਕੋਈ ਕਰਪਸ਼ਨ ਦਾ, ਕੋਈ ਲੜਾਈ ਝਗੜੇ ਦਾ ਕਿਸੇ ਕਿਸਮ ਦਾ ਦੋਸ਼ ਨਹੀਂ ਲੱਗਦਾ। ਲੋਕੀ ਉਹਨੂੰ ਲੀਡਰ ਨਾਲੋਂ ਵੱਧ ਸੋਸ਼ਲ ਵਰਕਰ ਦੇ ਤੌਰ 'ਤੇ ਇੱਜ਼ਤ ਕਰਦੇ ਆ। ਗੱਲ ਵਿੱਚੋਂ ਇਹ ਨਿਕਲੀ ਹੈ ਕਿ ਉੱਥੇ ਰਜਿੰਦਰ ਸਿੰਘ ਨਾਂ ਦਾ ਇੱਕ ਬੰਦਾ ਸੀ, ਉਹਨੇ ਪੋਲਿੰਗ ਬੂਥ ਦੇ ਉੱਤੇ ਜਾ ਕੇ ਡਾਕਟਰ ਧਰਮਵੀਰ ਗਾਂਧੀ 'ਤੇ ਹਮਲਾ ਕੀਤਾ ਸੀ। ਪੁਲਿਸ ਵਾਲੇ ਦੂਜੇ ਪਾਸੇ ਰਲੇ ਸਨ, ਉਹਨਾਂ ਨੇ ਵੇਲੇ ਸਿਰ ਕਾਰਵਾਈ ਨਹੀਂ ਕੀਤੀ। ਜਦੋਂ ਪਬਲਿਕ ਭੜਕੀ ਤੇ ਫਿਰ ਉਹ ਰਜਿੰਦਰ ਸਿੰਘ 'ਤੇ ਕਾਰਵਾਈ ਹੋਈ। ਰਜਿੰਦਰ ਸਿੰਘ ਜੇਲ੍ਹ ਗਿਆ ਤੇ ਜਦੋਂ ਜੇਲ੍ਹ ਤੋਂ ਵਾਪਸ ਆਇਆ ਤੇ ਉਦੋਂ ਉਹਦੇ ਗਲ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਜਥੇਦਾਰ ਟੌੜਾ ਦੇ ਇਸੇ ਜਵਾਈ ਨੇ ਕੀਤਾ ਸੀ, ਜਿਹੜਾ ਹੁਣ ਆਮ ਆਦਮੀ ਪਾਰਟੀ 'ਚ ਆ ਗਿਆ। ਇਹ ਗੱਲ ਸਾਹਮਣੇ ਆਈ ਤੇ ਕੰਵਰ ਸੰਧੂ ਨੇ ਅਗਲੇ ਦਿਨ ਫਿਰ, ਜਿਹੜਾ ਆਮ ਆਦਮੀ ਪਾਰਟੀ 'ਚ ਸਿਧਾਂਤਕ ਪੱਖ ਤੋਂ ਸਿਆਣਾ ਬੰਦਾ ਗਿਣਿਆ ਜਾਂਦਾ, ਉਹਨੇ ਫੇਸਬੁੱਕ ਦੇ ਉੱਤੇ ਲਿਖ ਦਿੱਤਾ ਕਿ ਜੇ ਮੈਨੂੰ ਪਤਾ ਹੁੰਦਾ ਕਿ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਹਮਲਾ ਇਹਨੇ ਕੀਤਾ ਜਾਂ ਕਰਵਾਇਆ ਤੇ ਮੈਂ ਆਮ ਆਦਮੀ ਪਾਰਟੀ 'ਚ ਇਹਦੇ ਸ਼ਾਮਲ ਹੋਣ ਵੇਲੇ ਉੱਥੇ ਨਹੀਂ ਸੀ ਜਾਣਾ, ਇਹ ਗਲਤ ਹੋਇਆ। ਹੁਣ ਜਦੋਂ ਇਹ ਦੋਸ਼ ਲੱਗ ਗਿਆ ਤੇ ਜਾਂ ਤਾਂ ਜਥੇਦਾਰ ਟੌੜਾ ਦੇ ਜਵਾਈ ਨੂੰ ਜਵਾਬ ਦੇਣਾ ਚਾਹੀਦਾ ਕਿ ਮੇਰੇ ਤੇ ਦੋਸ਼ ਝੂਠਾ, ਜਾਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੀਦਾ ਕਿ ਦੋ ਝੂਠਾ, ਉਹਨਾਂ ਚੋਂ ਕਿਸੇ ਨੇ ਵੀ ਇਸ ਗੱਲ ਦਾ ਖੰਡਨ ਨਹੀਂ ਕੀਤਾ। ਹੁਣ ਉਸੇ ਦਿਨ ਦਾ ਜਿਹਦਾ ਟੋੜਾ ਦਾ ਜਵਾਈ ਤੇ ਧੀ ਫਿਰ ਆਪਣੇ ਘਰ ਵਿੱਚ ਨੇ, ਜਾਂ ਉਹਨਾਂ ਨੂੰ ਸਫਾਈ ਦੇਣੀ ਪਵੇਗੀ ਜਾਂ ਇੱਕ ਵਾਰੀ ਫਿਰ ਉਹਨਾਂ ਨੂੰ ਆਪਣੇ ਘਰ 'ਚ ਬੰਦ ਹੋਣਾ ਪਵੇਗਾ, ਉਹ ਕਸੂਤੇ ਫਸ ਗਏ ਨੇ। ਠੀਕ ਤਿਬਨ ਸਾਹਿਬ, ਅਗਲੀ ਖਬਰ ਹਰਿਆਣੇ ਦੀ ਹੈ। ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਟਿਕਾਣਿਆਂ ਉੱਤੇ ਕੱਲ੍ਹ CBI ਨੇ ਛਾਪੇ ਮਾਰੇ ਨੇ, ਅਤੇ ਇਹਨਾਂ ਛਾਪਿਆਂ ਦੇ ਲਈ ਕੇਸ ਕਾਹਦਾ ਬਣਾਇਆ ਹੈ ਅਤੇ ਇਹ ਕੇਸ ਠੋਸ ਕਿੰਨਾ ਕੁ ਹੈ? ਦੇਖੋ, ਭੁਪਿੰਦਰ ਸਿੰਘ ਹੁੱਡਾ, ਇਹਦਾ ਬਾਪ ਵੀ ਬਹੁਤ ਵੱਡਾ ਲੀਡਰ ਸੀ ਹਰਿਆਣੇ ਦਾ, ਇਹ ਲਗਾਤਾਰ ਦੋ ਵਾਰੀ ਹਰਿਆਣੇ ਦਾ ਮੁੱਖ ਮੰਤਰੀ ਰਿਹਾ, ਹੁਣ ਅੱਜ ਕੱਲ੍ਹ ਇਹ ਸਾਬਕਾ ਮੁੱਖ ਮੰਤਰੀ ਆ ਅਤੇ ਇਹਦੇ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਨੇ। ਅਜੇ 4 ਦਿਨ ਪਹਿਲਾਂ ਜਸਟਿਸ ਢੀਂਗਰਾ ਕਮਿਸ਼ਨ ਦੀ ਰਿਪੋਰਟ ਆਈ ਆ, ਉਹਨੇ ਪੜਤਾਲ ਕੀਤੀ ਆ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਜ਼ਮੀਨੀ ਸੌਦਿਆਂ ਬਾਰੇ, ਉਹਦੇ ਵਿੱਚ ਕੁਛ ਪ੍ਰਾਈਵੇਟ ਕੰਪਨੀਆਂ ਦੇ ਬਾਰੇ ਵੀ ਉਹਨੇ ਪੜਤਾਲ ਕੀਤੀ ਆ। ਉਹ ਸਾਰੀ ਪੜਤਾਲ ਤੋਂ ਬਾਅਦ ਉਹਨੇ ਜਿਹੜੀ ਰਿਪੋਰਟ ਦਿੱਤੀ ਉਹਨਾਂ ਦੇ ਖਿਲਾਫ ਵੀ ਆ, ਅਤੇ ਨਾਲ ਇਹ ਵੀ ਆ ਕਿ ਉਸ ਵਕਤ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਉਹਨਾਂ ਦੀ ਮਦਦ ਕਰਦਾ ਰਿਹਾ ਅਤੇ ਕਾਨੂੰਨ ਲੰਘ ਕੇ ਵੀ ਮਦਦ ਕਰਦਾ ਰਿਹਾ। ਲੋਕੀ ਸਮਝਦੇ ਸੀ ਉੱਤੇ ਕਾਰਵਾਈ, ਉਹਦੇ 'ਤੇ ਨਹੀਂ ਹੋਈ, ਹੋ ਸਕਦਾ ਉੱਤੇ ਵੀ ਬਾਅਦ 'ਚ ਹੋ ਜਾਵੇ। ਹੁਣ ਦਿੱਲੀ ਦੇ ਬਿਲਕੁਲ ਨਾਲ ਜੁੜਦਾ ਗੁੜਗਾਓਂ, ਜਿਹੜਾ ਦਿੱਲੀ ਦਾ ਏਅਰਪੋਰਟ ਆ ਉਹ ਦਿੱਲੀ ਅਤੇ ਗੁੜਗਾਓਂ ਦੇ ਵਿਚਾਲੇ ਆ, ਜਿੱਥੋਂ ਦਿੱਲੀ ਅਤੇ ਗੁੜਗਾਓਂ ਦਾ ਬੈਰੀਅਰ ਸ਼ੁਰੂ ਹੁੰਦਾ, ਉਹਦੇ ਲਹਿੰਦੇ ਵਾਲੇ ਪਾਸੇ 1.5 ਕਿਲੋਮੀਟਰ 'ਤੇ ਦਿੱਲੀ ਦਾ ਏਅਰਪੋਰਟ ਹੈ। ਉਸ ਗੁੜਗਾਓਂ ਦੇ ਵਿੱਚ ਜ਼ਮੀਨੀ ਸੌਦੇ ਬਹੁਤ ਹੋਏ, ਉਹਨਾਂ ਜ਼ਮੀਨੀ ਸੌਦਿਆਂ ਦੇ ਵਿੱਚ ਕਈਆਂ ਥਾਵਾਂ 'ਤੇ ਜ਼ਮੀਨਾਂ ਅਲਾਟ ਵੀ ਕੀਤੀਆਂ ਗਈਆਂ। ਮੁੱਖ ਮੰਤਰੀਆਂ ਕੋਲ, ਸਰਕਾਰਾਂ ਦੇ ਕੋਲ ਇੱਕ ਡਿਸਕ੍ਰੀਸ਼ਨਰੀ ਕੋਟਾ ਹੁੰਦਾ ਕਿ ਕਿਸੇ ਨੂੰ ਵੀ ਚਾਹੁਣ ਕਿੰਨਾ ਪਲਾਟ ਕੋਈ ਟੋਟਾ ਜਿਹੜਾ ਉਹ ਅਲਾਟ ਕਰ ਸਕਦੇ ਆ। ਇੱਕ ਤਾਂ ਉਹ ਬਿਨਾਂ ਕਿਸੇ ਸੌਦੇਬਾਜ਼ੀ ਤੋਂ ਅਲਾਟ ਹੁੰਦਾ, ਦੂਸਰਾ ਉਹਦੇ ਵਿੱਚੋਂ ਰਿਆਇਤ ਮਿਲ ਜਾਂਦੀ ਹੈ, ਕਿਸੇ ਥਾਂ 'ਤੇ 25% ਰਿਆਇਤ ਹੁੰਦੀ ਹੈ, ਕਿਸੇ ਥਾਂ 'ਤੇ 50% ਹੁੰਦੀ ਹੈ, ਕਿਸੇ ਥਾਂ 'ਤੇ 10% ਹੁੰਦੀ। ਆਮ ਤੌਰ 'ਤੇ ਜਨਤਕ ਭਲਾਈ ਦੇ ਕੰਮਾਂ ਵਾਸਤੇ ਦਿੱਤੇ ਜਾਂਦੇ ਆ, ਪਰ ਇਹ ਜਨਤਕ ਭਲਾਈ ਛੱਡ ਕੇ ਅੱਜ ਕੱਲ੍ਹ ਇਸ ਤਰ੍ਹਾਂ ਦੇ ਪਲਾਟ ਜਿਹੜੇ ਅਲਾਟ ਹੋਣ ਲੱਗ ਪਏ ਆ ਅਫਸਰਾਂ ਨੂੰ ਤੇ ਲੀਡਰਾਂ ਨੂੰ। ਇਹਨੇ ਭੁਪਿੰਦਰ ਸਿੰਘ ਹੁੱਡਾ ਨੇ ਮੁੱਖ ਮੰਤਰੀ ਹੁੰਦਿਆਂ ਜਿਹੜੀਆਂ ਅਲਾਟਮੈਂਟਾਂ ਕੀਤੀਆਂ ਉਹਨਾਂ ਦੇ ਵਿੱਚ ਕੁਝ ਅਫਸਰਾਂ ਨੂੰ ਅਫਸਰਾਂ ਦੀਆਂ ਘਰਵਾਲੀਆਂ ਦੇ ਨਾਂ 'ਤੇ ਦਿੱਤੇ, ਭਾਈ ਭਤੀਜਾਂ ਦੇ ਨਾਂ 'ਤੇ, ਕੁਝ ਨੇ ਆਪਣੇ ਪਰਿਵਾਰ ਦੇ ਲੋਕਾਂ ਦੇ ਨਾਂ 'ਤੇ, ਭਰਜਾਈ ਦੇ ਨਾਂ 'ਤੇ, ਸਾਲੀ ਦੇ ਨਾਂ 'ਤੇ, ਸਾਲੇ ਹਾਰ ਦੇ ਨਾਂ 'ਤੇ ਉੱਤੇ ਇਸ ਤਰ੍ਹਾਂ ਪਲਾਟ ਜਿਹੜੇ ਸੀ ਅਲਾਟ ਕਰ ਦਿੱਤੇ। ਇਹਦਾ ਰੌਲਾ ਪੈ ਗਿਆ। ਅੱਜ ਦੀ ਕੱਲ੍ਹ ਸੀ ਕਾਰਵਾਈ ਹੋਣੀ ਸੀ। ਭੁਪਿੰਦਰ ਸਿੰਘ ਹੁੱਡਾ ਨੂੰ ਇਹ ਭੁੱਲ ਗਿਆ ਕਿ ਇਹਦੇ ਤੋਂ ਪਹਿਲਾਂ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਹੁੰਦਾ ਸੀ ਅਤੇ ਉਹਦੇ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਬਣਿਆ ਸੀ, ਅਤੇ ਇਸੇ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਉਹ ਕੇਸ ਇੰਨੇ ਜ਼ੋਰ ਨਾਲ ਸਿਰੇ ਲਾਇਆ ਸੀ ਕਿ ਬਾਅਦ 'ਚ ਓਮ ਪ੍ਰਕਾਸ਼ ਚੌਟਾਲੇ ਨੂੰ ਹੇਠਲੀ ਅਦਾਲਤ 'ਚੋਂ ਸਜ਼ਾ ਹੋ ਗਈ। ਚੌਟਾਲਾ ਸੋਚਦਾ ਸੀ ਮੈਂ ਹਾਈ ਕੋਰਟ 'ਚੋਂ ਬਰੀ ਹੋ ਜਾਣਾ, ਹਾਈ ਕੋਰਟ ਨੇ ਵੀ ਸਜ਼ਾ ਕਾਇਮ ਰੱਖੀ ਕਿ ਤੂੰ ਬੜਾ ਕਰਪਟ ਹੈ, ਉਹਦੇ ਮੁੰਡੇ ਦੀ ਵੀ ਸਜ਼ਾ ਕਾਇਮ ਰੱਖੀ, ਉਹਨੇ ਆਖਿਆ ਕੋਈ ਨਹੀਂ ਸੁਪਰੀਮ ਕੋਰਟ ਤੋਂ ਛੁੱਟ ਜਾਂਗੇ। ਫਿਰ ਸੁਪਰੀਮ ਕੋਰਟ ਵਿੱਚ ਚਲੇ ਗਏ ਪਿਓ ਪੁੱਤ, ਅਤੇ ਉੱਥੇ ਵੀ ਜਾ ਕੇ ਸੁਪਰੀਮ ਕੋਰਟ ਨੇ ਸਜ਼ਾ ਰੱਦ ਨਹੀਂ ਸੀ ਕੀਤੀ, ਸਜ਼ਾ ਕਾਇਮ ਰੱਖੀ ਸੀ। ਬਲਕਿ ਕਮਾਲ ਦੀ ਗੱਲ ਇਹ ਹੈ ਕਿ ਉਸ ਕੇਸ ਦੇ ਵਿੱਚ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਸੀ, ਵਿਸਲ ਬਲੋਅਰ ਬਣਿਆ ਸੀ ਕਿ ਇੰਨੀ ਕਰਪਸ਼ਨ ਹੋ ਰਹੀ ਮੇਰੇ ਤੋਂ ਬਰਦਾਸ਼ਤ ਨਹੀਂ ਕੀਤੀ ਜਾਂਦੀ, ਅਦਾਲਤ ਨੇ ਸਜ਼ਾ ਕੀਤੀ ਅਤੇ ਉਸ ਬੰਦੇ ਨੂੰ ਵੀ ਨਾਲ ਕਰ ਦਿੱਤੀ ਜਿਹਨੇ ਸ਼ਿਕਾਇਤ ਕੀਤੀ ਸੀ, ਕਿਉਂਕਿ ਅਦਾਲਤ ਵਿੱਚ ਜਾ ਕੇ ਸਾਬਤ ਹੋ ਗਿਆ ਕਿ ਸਾਰੀ ਕਰਪਸ਼ਨ ਦੇ ਵਿੱਚ ਉਹ ਬੰਦਾ ਸ਼ਾਮਿਲ ਸੀ। ਅਖੀਰਲੇ ਵਕਤ ਹਿੱਸਾ ਵੰਡਣ ਤੋਂ ਲੜ ਪਿਆ, ਹਿੱਸਾ ਵੰਡਣ ਤੋਂ ਲੜਿਆ, ਉਹ ਬੰਦਾ ਵੀ ਉਹਨਾਂ ਦੇ ਨਾਲ ਹੈ। ਜੇ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਖਿਆਲ ਰੱਖਣਾ ਚਾਹੀਦਾ ਸੀ ਕਿ ਪਹਿਲਿਆਂ ਦੇ ਖਿਲਾਫ ਮੈਂ ਕਾਰਵਾਈ ਕਰਾਈ ਆ ਤੇ ਮੇਰੇ ਖਿਲਾਫ ਵੀ ਕੱਲ ਨੂੰ ਕਿਸੇ ਨੇ ਕਰਾਉਣੀ ਹੈ। ਇਹ ਮੁੱਖ ਮੰਤਰੀ ਬਣ ਕੇ ਸਾਰੇ ਨਿਯਮ ਕਾਨੂੰਨ ਭੁੱਲ ਗਿਆ, ਤੇ ਜਿਹੜੀਆਂ ਨੇ ਅਲਾਟਮੈਂਟਾਂ ਕੀਤੀਆਂ ਸੀ ਉਹਨਾਂ ਦੀ ਹੁਣ CBI ਪੜਤਾਲ ਕਰਦੀ ਪਈ ਆ। ਕੇਸ ਦਰਜ ਹੋਇਆ, ਕੇਸ ਕਾਫੀ ਦੇਰ ਦਾ ਦਰਜ ਹੋਇਆ ਪਿਆ। ਕੱਲ ਉਹਨਾਂ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਵੀ, ਮੋਹਾਲੀ 'ਚ ਵੀ, ਪੰਚਕੂਲੇ 'ਚ ਵੀ, ਰੋਹਤਕ ਵਿੱਚ ਵੀ, ਗੁੜਗਾਓਂ 'ਚ ਵੀ, 12-13 ਥਾਵਾਂ ਦੇ ਉੱਤੇ, ਦਿੱਲੀ ਵਿੱਚ ਵੀ ਇੱਕ ਕੋਠੀ ਹੈ ਦੀ ਭੁਪਿੰਦਰ ਸਿੰਘ ਹੁੱਡਾ ਦੀ, ਉੱਥੇ ਵੀ ਇਹਨਾਂ ਸਾਰੀਆਂ ਥਾਵਾਂ 'ਤੇ ਛਾਪੇ ਮਾਰੇ ਆ, ਅਤੇ ਜਿਹੜੇ ਜਿਹੜੇ ਲੋਕ ਇਹਦੇ ਨਾਲ ਸ਼ਾਮਿਲ ਨੇ, ਅਫਸਰ ਹੋਣ, ਸਾਬਕਾ ਅਫਸਰ ਹੋਣ, ਲੀਡਰ ਹੋਣ, ਸਾਬਕਾ ਲੀਡਰ ਹੋਣ, ਉਹਨਾਂ ਦੇ ਘਰਾਂ 'ਤੇ ਵੀ ਛਾਪੇ ਵੱਜੇ ਆ। ਬੜਾ ਕੁਝ ਤੋਂ ਲੈਪਟਾਪ ਵੀ ਚੁੱਕੇ ਲੈ ਗਏ, ਕੰਪਿਊਟਰ ਵੀ ਨਾਲ, ਕਈ ਕਿਸਮ ਦੇ ਡਾਕੂਮੈਂਟਸ ਲੈ ਗਏ ਆ। ਹੁਣ ਤਾਂ ਲੋਕੀ ਇਹ ਉਡੀਕ ਕਰਨਗੇ ਕਿ ਉਹਦੇ 'ਚੋਂ ਨਿਕਲਦਾ ਕੀ ਆ। ਠੀਕ ਤੇ ਪੰਜ ਸਾਹਿਬ, ਗੋਆ 'ਚ ਭਾਜਪਾ ਦੀ ਮਦਦ ਕਰਨ ਦੇ ਸਵਾਲ ਉੱਤੇ RSS ਦੇ ਵਿੱਚ ਬਗਾਵਤ ਹੋ ਗਈ ਹੈ, ਉਸ ਸੂਬੇ ਦਾ ਮੁੱਖ ਲੀਡਰ ਵੀ ਬਾਗੀ ਹੋ ਗਿਆ, ਤੇ ਉੱਥੇ ਇਸ ਬਗਾਵਤ ਦਾ ਕਾਰਨ ਕੀ ਹੈ? ਦੇਖੋ, ਗੋਆ ਜਿਹੜਾ ਉਹ ਭਾਰਤ ਸਾਰੇ ਤੋਂ ਵੱਖਰੀ ਕਿਸਮ ਦਾ ਹੈ। ਜਦੋਂ ਭਾਰਤ ਅੰਗਰੇਜ਼ਾਂ ਦੇ ਅੰਡਰ ਹੁੰਦਾ ਸੀ, ਬ੍ਰਿਟਨ ਦੀ ਇੱਥੇ ਸਰਕਾਰ ਚੱਲਦੀ ਸੀ, ਲਾਰਡ ਤੇ ਵਾਇਸ ਰਾਏ ਤੇ ਗਵਰਨਰ ਜਨਰਲ ਹੁੰਦੇ ਸਨ ਜੀ। ਉਦੋਂ ਗੋਆ ਭਾਰਤ ਦਾ ਹਿੱਸਾ ਨਹੀਂ ਸੀ, ਇਹ ਉਦੋਂ ਪੁਰਤਗਾਲ ਦੇ ਅੰਡਰ ਹੁੰਦਾ ਸੀ ਜੀ। ਜਿਹੜੀ ਪੁਰਤਗਾਲ ਦੀ ਸਰਕਾਰ ਸੀ ਉਹਨੇ ਆਜ਼ਾਦੀ ਵੇਲੇ ਵੀ ਇਹਨਾਂ ਨੂੰ ਆਜ਼ਾਦ ਨਹੀਂ ਸੀ ਕੀਤਾ। ਬਾਅਦ ਵਿੱਚ ਹੋਇਆ ਇਹ ਕਿ ਆਜ਼ਾਦੀ ਮਿਲਦੇ ਸਾਰੇ ਜਥੇ ਉੱਥੇ ਗਏ ਕਿ ਅਸੀਂ ਗੋਆ ਨੂੰ ਵੀ ਆਜ਼ਾਦ ਕਰਾਉਣਾ, ਅਤੇ ਉਹਨਾਂ ਜਥਿਆਂ ਦੇ ਵਿੱਚ ਸਾਡੇ ਪੰਜਾਬ ਦਾ ਕਰਨੈਲ ਸਿੰਘ ਈਸੜੂ ਉੱਥੇ ਸ਼ਹੀਦ ਹੋਇਆ ਸੀ ਜੀ। ਹਰ ਸਾਲ ਉਹਦਾ ਦਿਨ ਮਨਾਇਆ ਜਾਂਦਾ। ਉਹ ਜਿਹੜਾ ਗੋਆ ਉੱਥੇ ਅਜੇ ਤੱਕ ਇਹ ਸਥਿਤੀ ਹੈ ਕਿ ਪਹਿਲਾਂ ਤਾਂ ਉਹਨੂੰ ਯੂਨੀਅਨ ਟੈਰੀਟਰੀ ਰੱਖਿਆ ਸੀ, ਹੁਣ ਪੂਰੀ ਸਟੇਟ ਬਣਾ ਦਿੱਤਾ। ਜਦੋਂ ਯੂਨੀਅਨ ਟੈਰੀਟਰੀ ਹੁੰਦੀ ਸੀ ਬਾਕੀ ਸਾਰੇ ਦੇਸ਼ ਦੇ ਵਿੱਚ ਗਵਰਨਰਾਂ ਨੂੰ ਇਹ ਹੱਕ ਨਹੀਂ ਸੀ ਕਿਸੇ ਦੀ ਫਾਂਸੀ ਦੀ ਮਾਫ਼ ਸਜ਼ਾ ਮਾਫ਼ ਕਰ ਸਕਣ ਜੀ, ਗੋਆ ਦੇ ਲੈਫਟੀਨੈਂਟ ਗਵਰਨਰ ਨੂੰ ਇਹ ਵੀ ਹੱਕ ਹੁੰਦਾ ਸੀ। ਹੁਣ ਗੋਆ ਪੂਰੀ ਸਟੇਟ ਹੈ ਜੀ। ਉੱਥੇ ਪਿਛਲੀਆਂ ਦੋ ਵਾਰੀਆਂ ਤੋਂ ਲਗਾਤਾਰ ਬੀਜੇਪੀ ਸਰਕਾਰ ਚਲਾ ਰਹੀ ਹੈ। ਜਿਹੜਾ ਅੱਜ ਕੱਲ੍ਹ ਭਾਰਤ ਦਾ ਡਿਫੈਂਸ ਮਿਨਿਸਟਰ ਹੈ ਮਨੋਹਰ ਪਾਰੀਕਰ, ਇਹ ਪਹਿਲਾਂ ਗੋਆ ਦਾ ਮੁੱਖ ਮੰਤਰੀ ਹੁੰਦਾ ਸੀ। ਉੱਥੇ ਭਾਜਪਾ ਵੀ ਤਗੜੀ ਹੈ, RSS ਵੀ ਬਹੁਤ ਤਗੜੀ ਹੈ। ਹੁਣ ਅਗਲੀਆਂ ਚੋਣਾਂ 'ਚ ਕਾਂਗਰਸ ਜਿਹੜੀ ਆ ਉਹ ਕਮ ਬੈਕ ਵਾਲੀ ਪੋਜੀਸ਼ਨ 'ਚ ਨਹੀਂ ਗਈ, ਉੱਥੇ ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਉੱਭਰੀ ਹੈ ਜੀ। ਪਿਛਲਿਆਂ ਦਿਨਾਂ 'ਚ ਗੋਆ ਦੀ RSS ਜਿਹੜੀ ਆ ਉਹਦਾ ਮੁਖੀ ਜਿਹੜਾ ਉੱਥੇ ਹੈ ਸਟੇਟ ਦਾ, ਉਹਨੇ ਦੋ ਵਾਰੀ ਇਹ ਬਿਆਨ ਦੇ ਦਿੱਤਾ ਕਿ ਇੱਥੇ ਬੀਜੇਪੀ ਦੀ ਸਰਕਾਰ ਬਹੁਤ ਗਲਤ ਚੱਲਦੀ ਪਈ, ਅਸੀਂ ਇਸ ਸਰਕਾਰ ਤੋਂ ਖੁਸ਼ ਨਹੀਂ, ਇਹ ਸਰਕਾਰ ਇਸ ਵਾਰੀ ਹਾਰ ਜਾਣੀ ਆ ਕਿਉਂਕਿ ਲੋਕ ਉਹਦੇ ਖਿਲਾਫ਼ ਨੇ। ਨਰਿੰਦਰ ਮੋਦੀ ਨੇ ਅਤੇ ਅਮਿਤ ਸ਼ਾਹ ਨੇ ਦੋਵਾਂ ਨੇ ਜਾ ਕੇ ਉੱਥੇ ਨਾਗਪੁਰ ਵਾਲਿਆਂ ਦੇ ਕੋਲ ਗੱਲ ਕੀਤੀ RSS ਦੇ ਹੈੱਡਕੁਆਰਟਰ 'ਤੇ ਕਿ ਤੁਹਾਡਾ ਗੋਆ ਦਾ ਚੀਫ ਤਾਂ ਉੱਥੇ ਬੈਠਾ, ਸਾਡੇ ਜੜ੍ਹਾਂ ਤੇਲ ਦੇਈ ਜਾਂਦਾ, ਜਾਂ ਮਾਰੇ ਜਾਵਾਂਗੇ ਗੋਆ 'ਚ ਜੇ ਇਹੋ ਜਿਹਾ ਆਕੇ ਭਾਜਪਾ ਹਾਰ ਜਾਣੀ ਹੈ ਅਤੇ ਫਿਰ ਅਸੀਂ ਜਿੱਤਾਂਗੇ ਕਿੱਦਾਂ, ਇਹਨੂੰ ਤੁਸੀਂ ਰੋਕਦੇ ਕਿਉਂ ਨਹੀਂ। ਉਹਦੇ ਗੱਲ ਆਖਣ ਤੋਂ ਬਾਅਦ ਉਹਨੂੰ ਨਾਗਪੁਰ ਤੋਂ ਇਹ ਸੁਨੇਹਾ ਭੇਜਿਆ ਗਿਆ ਕਿ ਤੂੰ ਇਹ ਕੰਮ ਨਾ ਕਰ, ਪਰ ਉਹ ਪੂਰੀ ਤਰ੍ਹਾਂ ਦੂਸਰੇ ਪਾਸੇ ਆ। ਇਹਦੇ 'ਚ ਇੱਕ ਕਾਰਨ ਹੋਰ ਵੀ ਆ ਜੀ। RSS ਇਸ ਵੇਲੇ ਨਰਿੰਦਰ ਮੋਦੀ ਨੇ ਜਿੱਦਾਂ ਆਖਿਆ ਸੀ ਨਾ ਕਿ ਭਾਰਤ ਨੂੰ ਅਸੀਂ ਕਾਂਗਰਸ ਮੁਕਤ ਕਰਨਾ, RSS ਵੀ ਸਮਝਦੀ ਆ ਕਿ ਭਾਰਤ ਨੂੰ ਕਾਂਗਰਸ ਮੁਕਤ ਕਰਨਾ, ਪਰ ਇਹਦਾ ਫਰਕ ਨਰਿੰਦਰ ਮੋਦੀ ਨਾਲ ਹੋਰ ਆ ਜੀ। ਨਰਿੰਦਰ ਮੋਦੀ ਕਹਿੰਦਾ ਜੀ ਭਾਰਤ ਨੂੰ ਕਾਂਗਰਸ ਮੁਕਤ ਕਰਕੇ ਸਭ ਥਾਵਾਂ 'ਤੇ ਭਾਜਪਾ ਦੀਆਂ ਸਰਕਾਰਾਂ ਬਣਾਉਣੀਆਂ। RSS ਦੇ ਸਿਧਾਂਤਕ ਲੀਡਰ ਸਮਝਦੇ ਆ ਕਿ ਇੱਕੋ ਪਾਰਟੀ ਦੀਆਂ ਸਰਕਾਰਾਂ ਸਭ ਥਾਵਾਂ 'ਤੇ ਨਾ ਬਣਦੀਆਂ ਨਾ ਬਣ ਸਕਦੀਆਂ ਨੇ। ਕਾਂਗਰਸ ਮੁਕਤ ਕਰਨ ਦਾ ਇੱਕ ਤਰੀਕਾ ਹੈ ਕਿ ਭਾਰਤ ਵਿੱਚ ਦੋ ਪਾਰਟੀਆਂ ਹੋਣ ਜਿਹੜੀਆਂ ਨੈਸ਼ਨਲ ਲੈਵਲ 'ਤੇ ਚੱਲਣ, ਦੋਵੇਂ ਹਿੰਦੂਤਵ ਦਾ ਵੀ ਖਿਆਲ ਰੱਖਣ, ਕਦੇ ਭਾਜਪਾ ਆ ਜੇ ਕਦੇ ਉਹ ਪਾਰਟੀ ਆ ਜੇ। ਇਸ ਕਰਕੇ RSS ਦੇ ਅੰਦਰੋਂ ਇੱਕ ਧਿਰ ਇਹੋ ਜਿਹੀ ਹੈਗੀ ਹੈ ਜਿਹੜੀ ਵਿੰਗੇ ਟੇਢੇ ਢੰਗ ਨਾਲ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੀ ਹੈ, ਕਿਉਂਕਿ ਉਹ ਸਮਝਦੇ ਆ ਕਿ ਬੀਜੇਪੀ ਦੇ ਬਦਲਦੇ ਤੌਰ ਦੇ ਉੱਤੇ ਦੂਸਰੀ ਪਾਰਟੀ ਇਹ ਪੇਸ਼ ਕੀਤੀ ਜਾ ਸਕਦੀ ਹੈ ਤਾਂ ਕਿ ਕਾਂਗਰਸ ਨੂੰ ਬਿਲਕੁਲ ਮਾਂਝਾ ਮਾਰ ਦਿੱਤਾ ਜਾਵੇ, ਉਹ ਖਤਮ ਹੋ ਜਾਵੇ ਅਤੇ ਭਾਰਤ ਵਿੱਚ ਦੋ ਪਾਰਟੀਆਂ ਹੋਣ ਜਿਹੜੀਆਂ ਦੋਵੇਂ RSS ਨਾਲ ਮਿਲ ਕੇ ਚੱਲਣ। ਗੋਆ ਦੀ RSS ਦਾ ਮੁਖੀ ਇਸੇ ਨੀਤੀ ਦੇ ਮੁਤਾਬਕ ਕੰਮ ਕਰਦਾ ਪਿਆ ਸੀ। ਹੁਣ ਨਰਿੰਦਰ ਮੋਦੀ ਨੇ ਅਤੇ ਦੂਜਿਆਂ ਨੇ ਜਦੋਂ ਨਾਗਪੁਰ 'ਤੇ ਪ੍ਰੈਸ਼ਰ ਪਾਇਆ ਅਤੇ ਨਾਗਪੁਰ ਵਾਲਿਆਂ ਨੇ ਕਹਿ ਦਿੱਤਾ ਕਿ ਤੂੰ ਭਾਈ ਸਾਡਾ ਬੰਦਾ, ਤੂੰ ਗੋਆ 'ਚ ਗਲਤ ਕੰਮ ਨਾ ਕਰ, ਤੂੰ ਪਾਰਟੀ ਤੋਂ ਬਾਗੀ ਨਹੀਂ ਹੋਣਾ, ਰਹਿਣਾ ਆਪਾਂ ਭਾਜਪਾ ਦੇ ਨਾਲ ਹੀ ਆ। ਉਹਨੇ ਕਿਹਾ ਜੀ ਪਹਿਲਾਂ ਕੀ ਕਹਿੰਦੇ ਰਹੇ ਜੇ, ਉਹ ਹੁਣ ਬਾਗੀ ਹੋ ਗਿਆ। ਉੱਥੇ ਉਹ ਜਦੋਂ ਬਾਗੀ ਆਇਆ ਉੱਥੇ ਕਾਰਵਾਈ ਕਰਨ ਲੱਗੇ RSS ਵਾਲੇ, ਅਤੇ ਉੱਥੇ ਗੋਆ ਦੀ ਸਾਰੀ RSS ਬਾਗੀ ਹੋ ਗਈ ਹੈ। ਹੁਣ ਹੇਠਲੇ ਲੈਵਲ ਦੇ 5-7 ਅਫਸਰ ਉਹਨਾਂ ਦੇ ਲੀਡਰ ਨੇ ਜਿਹਨਾਂ ਨੂੰ ਲੈ ਕੇ RSS ਚਲਾਉਣਾ ਚਾਹੁੰਦੇ ਆ, ਪਰ ਉੱਦਾਂ ਗੋਆ 'ਚ ਹਾਲਤ ਇੰਨੀ ਮਾੜੀ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਗੋਆ 'ਚ ਬੀਜੇਪੀ ਦਾ ਤਾਂ ਨੁਕਸਾਨ ਹੋਵੇਗਾ ਹੀ, RSS ਵੀ ਨਾਲ ਰਗੜਿਆ ਜਾ ਸਕਦਾ ਜੀ। ਠੀਕ, ਅਗਲਾ ਸਵਾਲ। ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇੱਕ ਕੇਸ ਦੀ ਸੁਣਵਾਈ ਸ਼ੁਰੂ ਹੋਈ ਹੈ ਕਿ ਵਾਅਦੇ ਕਰਕੇ ਮੁੱਕਰ ਜਾਣ ਵਾਲੀਆਂ ਪਾਰਟੀਆਂ ਦੀ ਮਾਨਤਾ ਖਤਮ ਕਰ ਦਿੱਤੀ ਜਾਵੇ, ਇਸ ਮੁਕੱਦਮੇ ਦੇ ਪਿੱਛੇ ਕੀ ਮਾਮਲਾ ਹੈ ਪੰਨੂ ਸਾਹਿਬ? ਜੇ ਤਾਂ ਸਿਰਫ ਕੇਸ ਦੀ ਗੱਲ ਕੀਤੀ ਜਾਵੇ ਤੇ ਕੇਸ ਇੱਕ ਮੁਸਲਮਾਨ ਨੇ ਕੀਤਾ, ਉਹਨੇ ਕਿਹਾ ਜੀ ਸਾਨੂੰ ਸਮਾਜਵਾਦੀ ਪਾਰਟੀ ਨੇ ਕਿਹਾ ਸੀ ਕਿ ਜੇ ਉੱਤਰ ਪ੍ਰਦੇਸ਼ 'ਚ ਅਸੀਂ ਜਿੱਤ ਗਏ ਤੇ ਤੁਹਾਨੂੰ 18% ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦਿਆਂਗੇ, ਤੇ ਬਾਅਦ 'ਚ ਇਹਨਾਂ ਨੇ ਦਿੱਤੀ ਨਹੀਂ। ਸਾਡੇ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੈ, ਇਸੇ ਤਰ੍ਹਾਂ ਹੀ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹਾਈ ਕੋਰਟ ਜਿਹੜੀ ਆ ਉਹਨੂੰ ਇਲਾਹਾਬਾਦ ਹਾਈ ਕੋਰਟ ਕਹਿੰਦੇ ਆ। ਮੁੱਖ ਇਲਾਹਾਬਾਦ ਹੈ, ਉਹਦਾ ਇੱਕ ਡਿਵੀਜ਼ਨ ਬੈਂਚ ਰਾਜਧਾਨੀ ਲਖਨਊ ਤੋਂ ਚੱਲਦਾ, ਉਹਨੂੰ ਲਖਨਊ ਬੈਂਚ ਕਹਿੰਦੇ ਆ। ਜਿਹੜੀ ਲਖਨਊ ਬੈਂਚ ਹੈ ਇਲਾਹਾਬਾਦ ਹਾਈ ਕੋਰਟ ਦਾ, ਉੱਥੇ ਕੇਸ ਕੀਤਾ ਗਿਆ ਕਿ ਸਾਨੂੰ 18% ਰਿਜ਼ਰਵੇਸ਼ਨ ਕਹਿ ਕੇ ਦਿੱਤੀ ਨਹੀਂ, ਅਤੇ ਜਿਹੜੀ ਪਾਰਟੀ ਵਾਅਦੇ ਤੋਂ ਮੁੱਕਰ ਜਾਂਦੀ ਹੈ ਇਹਦੀ ਮਤਲਬ ਰੈਕਗਨੀਸ਼ਨ ਖਤਮ ਕਰ ਦੇਣੀ ਚਾਹੀਦੀ ਹੈ ਚੋਣ ਕਮਿਸ਼ਨ ਨੂੰ। ਹੁਣ ਚੋਣ ਕਮਿਸ਼ਨ ਨੂੰ ਵੀ ਨੋਟਿਸ ਜਾਰੀ ਹੋ ਗਿਆ, ਉਸ ਪਾਰਟੀ ਨੂੰ ਵੀ ਜਾਰੀ ਹੋ ਗਿਆ। ਪਾਰਟੀ ਦਾ ਮੁੱਖ ਮੰਤਰੀ ਅੱਜ ਕੱਲ੍ਹ ਉੱਥੇ ਅਖਿਲੇਸ਼ ਯਾਦਵ, ਉਹਨਾਂ ਦੇ ਵਿੱਚ ਸਭ ਤੋਂ ਵੱਡਾ ਮੁਸਲਮਾਨ ਲੀਡਰ ਹੈ ਆਜ਼ਮ ਖਾਨ, ਅਤੇ ਆਜ਼ਮ ਖਾਨ ਨੇ ਕਿਹਾ ਜੀ ਅਸੀਂ ਤਾਂ ਇੱਦਾਂ ਦਾ ਵਾਅਦਾ ਕੋਈ ਨਹੀਂ ਕੀਤਾ। ਜਿਨ੍ਹਾਂ ਨੇ ਕੇਸ ਕੀਤਾ ਉਹ ਰਿਕਾਰਡਿੰਗ ਖਾਈ ਜਾਂਦੇ ਜੀ, ਆਪ ਕੋ ਆਜ਼ਮ ਖਾਨ ਨੇ ਆਖਿਆ ਸੀ ਲੈ ਕੇ ਦੇਵਾਂਗਾ, ਹੁਣ ਲੈ ਕੇ ਕਿਉਂ ਨਹੀਂ ਦਿੰਦਾ, ਭਾਈ ਦਾ ਕਿਉਂ ਆ। ਇਹਦੇ ਵਿੱਚ ਥੋੜਾ ਜਿਹਾ ਰਫੜ ਇਹ ਪੈ ਗਿਆ ਵੀ ਉਸ ਬੰਦੇ ਨੇ ਇਕੱਲਾ ਇਹਨਾਂ ਤੇ ਨਹੀਂ ਰੱਖਿਆ, ਉਹਨੇ ਉੱਕਾ ਪੁੱਕਾ ਹੀ ਕਹਿਤਾ ਕਿ ਜਿਹੜੀ ਵੀ ਪਾਰਟੀ ਵਾਅਦਾ ਕਰਦੀ ਹੈ ਤੇ ਵਾਅਦੇ ਤੋਂ ਭੱਜ ਜਾਂਦੀ ਆ ਉਹਦੀ ਮਾਨਤਾ ਖਤਮ ਕਰ ਦੇਣੀ ਚਾਹੀਦੀ ਆ। ਹੁਣ ਜੇ ਮਾਨਤਾ ਖਤਮ ਹੋਣ ਦੀ ਗੱਲ ਹੋਵੇ ਤੇ ਇਸ ਵੇਲੇ ਦੋ ਕੇਸ ਦਿੱਲੀ ਚ ਵੀ ਚੱਲਦੇ ਪਏ, ਉਹ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਦੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਕੀਤੇ ਹੋਏ ਆ। ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਨੇ ਆਖਿਆ ਸੀਗਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਕਿ ਜੇ ਮੈਂ ਬਣ ਗਿਆ ਤੇ ਵਿਦੇਸ਼ਾਂ ਚੋਂ ਕਾਲਾ ਧਿਆਨ ਲਿਆਊਂਗਾ, ਉਹ ਮੈਂ ਕੈਲਕੂਲੇਟ ਕਰ ਲਿਆ ਕਿ ਕਿੰਨੇ ਪੈਸੇ ਆ, ਇੱਕ ਇੱਕ ਸਿਟੀਜਨ ਦੇ ਹਿੱਸੇ 3-3 ਲੱਖ ਆਉਂਦੇ ਆ ਤੇ ਜਿਹੜੇ ਪਰਿਵਾਰ ਚ 5 ਜੀ ਆ 15 ਲੱਖ ਰੁਪਏ ਉਹਨਾਂ ਦੇ ਖਾਤੇ ਜਮ੍ਹਾਂ ਕਰਾਊਂਗਾ। ਇਹਨੇ ਆਖਿਆ ਸੀ 100 ਦਿਨਾਂ ਚ ਕਰਾਊਂਗਾ, ਹੁਣ ਉੱਥੇ 2.25 ਸਾਲ ਲੰਘ ਗਏ ਆ ਤੇ ਹੁਣ ਜਦੋਂ ਪੁੱਛਦੇ ਆ ਤੇ ਉਹ ਕਹਿੰਦੇ ਜੀ ਉਹ ਤੋਂ ਇੱਕ ਚੁਣਾਵ ਜੁਮਲਾ ਥਾ, ਯਾਨੀ ਚੋਣ ਟੋਟਕਾ ਸੀਗਾ। ਜੇ ਚੋਣ ਟੋਟਕਾ ਸੀ ਤਾਂ ਮਤਲਬ ਲੋਕਾਂ ਨਾਲ ਝੂਠ ਬੋਲਿਆ ਗਿਆ, ਜਿਹੜੇ ਬੰਦੇ ਝੂਠ ਬੋਲਿਆ ਉਹ ਬੰਦਾ ਭਾਰਤ ਦਾ ਪ੍ਰਧਾਨ ਮੰਤਰੀ ਹੋਵੇ ਤੇ ਉਹਦੀ ਪਾਰਟੀ ਰਾਜ ਕਰੇ, ਇਹਦੇ ਉੱਤੇ ਵੀ ਪੜਤਾਲ ਹੋਣੀ ਚਾਹੀਦੀ ਹੈ। ਹੁਣ ਲੋਕਾਂ ਨੇ ਪੁੱਛਿਆ ਕਿ ਵਿਦੇਸ਼ਾਂ 'ਚ ਕਾਲਾ ਧਨ ਕਿੰਨਾ, ਪਾਰਲੀਮੈਂਟ 'ਚ ਵੀ ਪੁੱਛਿਆ, ਰਾਈਟ ਟੂ ਇਨਫੋਰਮੇਸ਼ਨ ਵਿੱਚ ਵੀ ਪੁੱਛਿਆ ਤੇ ਨਰਿੰਦਰ ਮੋਦੀ ਨੇ ਆਖਿਆ ਜੀ ਸਾਨੂੰ ਪਤਾ ਹੀ ਨਹੀਂ ਕਿੰਨਾ। ਜਿਨ੍ਹਾਂ ਨੇ ਪੁੱਛਿਆ ਸੀ ਕਿੰਨਾ ਤੇ ਇਹਨੇ ਕਹਿਤਾ ਸਾਨੂੰ ਪਤਾ ਹੀ ਨਹੀਂ ਕਿੰਨਾ, ਉਹਨਾਂ ਨੇ ਦੂਜਾ ਸਵਾਲ ਪਾ ਦਿੱਤਾ ਕਿ ਜੇ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਤੇ ਤੁਸੀਂ ਇਹ ਕੈਲਕੂਲੇਟ ਕਿੱਦਾਂ ਕੀਤਾ ਸੀ ਕਿ ਇੱਕ ਇੱਕ ਸਿਟੀਜਨ ਦੇ ਹਿੱਸੇ 3-3 ਲੱਖ ਆਉਂਦੇ ਆ, ਆਖਿਰ ਤੁਹਾਨੂੰ ਪਤਾ ਹੋਵੇ ਇੰਨੀ ਅਮਾਊਂਟ ਹੈ ਤੇ ਤਾਂ ਹੀ ਕੈਲਕੂਲੇਟ ਕਰੋਗੇ, ਤੇ ਜੇ ਤੁਹਾਨੂੰ ਅਮਾਊਂਟ ਹੀ ਨਹੀਂ ਸੀ ਪਤਾ ਤੇ ਤੁਸੀਂ ਕੈਲਕੂਲੇਟ ਕਿੱਥੋਂ ਕੀਤਾ ਸੀ, ਤੇ ਜੇ ਕੈਲਕੂਲੇਟ ਨਹੀਂ ਕੀਤਾ ਤੇ ਦੇਸ਼ ਦੇ ਲੋਕਾਂ ਨਾਲ ਇਹ ਧੋਖਾ ਕਿਉਂ ਕੀਤਾ ਗਿਆ। ਸੋ ਉਹ ਸਵਾਲ ਜਿਹੜਾ ਉੱਥੇ ਖੜਾ ਹੋਇਆ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਕੋਲ, ਉਹ ਕੱਲਾ ਉੱਥੋਂ ਤੱਕ ਸੀਮਤ ਨਹੀਂ ਰਹਿ ਗਿਆ, ਉਹ ਹਿੰਦੁਸਤਾਨ ਦੀਆਂ ਸਾਰੀਆਂ ਸਰਕਾਰਾਂ ਵਾਸਤੇ ਇੱਕ ਕਿਸਮ ਦਾ ਨਵਾਂ ਰੇੜਕਾ ਪਾਉਣ ਵਾਲਾ ਬਣ ਸਕਦਾ। ਸਾਡੇ ਪੰਜਾਬ ਦੇ ਵਿੱਚ ਵੀ ਕਈ ਗੱਲਾਂ ਕਹੀਆਂ ਗਈਆਂ, ਦੂਸਰਿਆਂ ਥਾਵਾਂ ਤੇ ਵੀ ਕਹੀਆਂ ਗਈਆਂ। ਮੁੱਖ ਮੰਤਰੀ ਬਾਦਲ ਨੇ ਕਿਹਾ ਸੀ ਮੈਂ ਮੁੱਖ ਮੰਤਰੀ ਬਣ ਕੇ ਹਰ ਸਾਲ ਇੱਕ ਇਮਾਨਦਾਰ ਅਫਸਰ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿਆ ਕਰਾਂਗਾ, ਅੱਜ ਤੱਕ ਨਹੀਂ ਦਿੱਤਾ। ਉਹਦਾ ਕਾਰਨ ਕੀ ਹੈ ਕਿ ਇਮਾਨਦਾਰ ਅਫਸਰ ਖੁੱਡੇ ਲਾਏ ਨੇ, ਬੇਈਮਾਨ ਅਫਸਰ ਅੱਗੇ ਨੇ। ਜੇ ਉਹਨਾਂ ਨੂੰ ਇਸ ਵੇਲੇ ਅਵਾਰਡ ਦਿੰਦੇ ਤੇ ਲੋਕਾਂ ਨੇ ਆਖਣਾ ਆਹ ਆਹ ਕਿੱਦਾਂ ਦਾ ਇਮਾਨਦਾਰ ਜੀ ਨੂੰ ਅਵਾਰਡ ਦੇ ਦਿੱਤਾ, ਤੇ ਜੇ ਨੁਕਰੇ ਲੱਗੇ ਅਵਾਰਡ ਦਿੱਤੇ ਉਹਨਾਂ ਅਫਸਰਾਂ ਨੂੰ ਸੱਦ ਕੇ ਇਮਾਨਦਾਰਾਂ ਨੂੰ, ਤੇ ਸਾਰਿਆਂ ਨੇ ਆਖਣਾ ਬਾਦਲ ਸਾਹਿਬ ਜੇ ਇਮਾਨਦਾਰ ਅਫਸਰ ਹੈ ਤੇ ਉਹਨੂੰ ਨੁਕਰੇ ਕਿਉਂ ਲਾਇਆ। ਇਹ ਸਾਰੀਆਂ ਸਰਕਾਰਾਂ ਵਾਸਤੇ ਇੱਕ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ, ਪਰ ਇਹ ਕੇਸ ਉੱਤੇ ਚੱਲ ਪਿਆ, ਇਸ ਕੇਸ ਦੇ ਉੱਤੇ ਸਾਰੇ ਦੇਸ਼ ਦਾ ਧਿਆਨ ਹੈ ਜੀ। ਤੇ ਅੱਜ ਕੱਲ੍ਹ ਪੰਜਾਬ ਦੀ ਪੁਲਿਸ ਤੇ ਸਿਵਲ ਜਿਹੜੇ ਅਫਸਰ ਨੇ ਉਹਨਾਂ ਬਾਰੇ ਪਤਾ ਲੱਗਿਆ ਕਿ ਸਟਿੰਗ ਆਪਰੇਸ਼ਨਾਂ ਤੋਂ ਬਚਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਕੀਤੀਆਂ ਗਈਆਂ ਨੇ, ਤੇ ਇਸ ਦੇ ਬਾਰੇ ਅਸਲ ਸਥਿਤੀ ਕੀ ਹੈ? ਇਹ ਪਹਿਲਾਂ ਨਾ ਸੰਗਰੂਰ ਤੋਂ ਗੱਲ ਨਿਕਲੀ ਕਿ ਉੱਥੇ ਪੁਲਿਸ ਨੇ ਆਖਿਆ ਹੇਠਲੇ ਅਫਸਰਾਂ ਨੂੰ ਲਿਖਤੀ ਹੁਕਮ ਕੀਤੇ ਆ ਜੀ ਕਿ ਤੁਸੀਂ ਸਾਰੇ ਆਪੋ ਆਪਣੀ ਥਾਂ ਦੇ ਉੱਤੇ ਜਿਹੜੇ ਤੁਹਾਡੇ ਕੋਲ ਸਮਾਰਟ ਫੋਨ ਨੇ ਇਹਨਾਂ ਦੇ ਵਿੱਚ ਆਡੀਓ ਤੇ ਵੀਡੀਓ ਦੀ ਰਿਕਾਰਡਿੰਗ ਦਾ ਸਾਰਾ ਸਾਫਟਵੇਅਰ ਕੱਢ ਦਿਓ ਜੀ। ਤੁਹਾਡੇ ਸਾਰਿਆਂ ਦੇ ਫੋਨ ਰਾਹ ਜਾਂਦਿਆਂ ਕਿਸੇ ਵਕਤ ਵੀ ਅਚਾਨਕ ਚੈੱਕ ਕੀਤੇ ਜਾ ਸਕਦੇ ਆ, ਜਿਹਦੇ ਫੋਨ ਵਿੱਚ ਇਹ ਰਿਕਾਰਡਿੰਗ ਦਾ ਸਾਫਟਵੇਅਰ ਲੱਭ ਪਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਤੇ ਕਿਉਂ ਪਤਾ ਲੱਗਾ ਜੀ, ਇਹ ਪੰਜਾਬ ਲੈਵਲ ਦੇ ਉੱਤੇ ਸਾਰੇ ਜ਼ਿਲ੍ਹਿਆਂ ਨੂੰ ਆਖਿਆ ਗਿਆ ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਅਫਸਰਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਕੱਢ ਦਿਓ, ਹੇਠਲੇ ਮੁਲਾਜ਼ਮਾਂ ਤੋਂ ਵੀ ਕਢਾ ਦਿਓ। ਉਹਦਾ ਕਾਰਨ ਕੀ ਹੈ? ਅੱਜ ਕੱਲ੍ਹ ਬਹੁਤ ਸਾਰੇ ਸਟਿੰਗ ਆਪਰੇਸ਼ਨ ਹੋ ਰਹੇ ਆ। ਸਟਿੰਗ ਅੰਗਰੇਜ਼ੀ ਦਾ ਸ਼ਬਦ ਹੈ ਜਿਹਦਾ ਮਤਲਬ ਡੰਗ ਮਾਰਨਾ ਜੀ। ਇਹ ਸਟਿੰਗ ਆਪਰੇਸ਼ਨ ਸਾਡੇ ਉਦੋਂ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰੀ tehlka.com ਆਇਆ ਸੀ ਵਾਜਪੇਈ ਸਰਕਾਰ ਵੇਲੇ ਜੀ, ਤੇ 11 ਪਾਰਲੀਮੈਂਟ ਮੈਂਬਰ ਫੜੇ ਗਏ ਸੀ ਜਿਹੜੇ ਅੱਡ ਅੱਡ ਕੰਪਨੀਆਂ ਤੋਂ ਪੈਸੇ ਲੈ ਕੇ ਉਹਨਾਂ ਦੇ ਮਤਲਬ ਦਾ ਸਵਾਲ ਪਾਰਲੀਮੈਂਟ 'ਚ ਪੁੱਛਦੇ ਹੁੰਦੇ ਸੀ। ਫਿਰ ਕੁਝ ਹੋਰ ਪਾਰਲੀਮੈਂਟ ਮੈਂਬਰ ਫੜੇ ਗਏ ਜਿਨ੍ਹਾਂ ਨੂੰ ਹਲਕਾ ਵਿਕਾਸ ਵਾਸਤੇ ਫੰਡ ਮਿਲਦਾ ਸੀ 2-2 ਕਰੋੜ ਰੁਪਇਆ ਸਾਲ ਦਾ, ਤੇ ਉਹ ਜਿਹਨੂੰ ਕਿਸੇ ਨੂੰ ਅਲਾਟ ਕਰਦੇ ਸੀ ਗ੍ਰਾਂਟ ਦਿੰਦੇ ਸੀ ਉਹਦੇ ਚੋਂ 35% 25% ਪਹਿਲਾਂ ਰਖਾਈ ਜਾਂਦੇ ਸੀ, ਉਹ ਸਟਿੰਗ ਆਪਰੇਸ਼ਨਾਂ 'ਚ ਸੌਦੇਬਾਜ਼ੀ ਕਰਦੇ ਫੜੇ ਗਏ। ਉਦੋਂ ਤੋਂ ਬਾਅਦ ਕਈ ਸਟਿੰਗ ਆਪਰੇਸ਼ਨ ਹੋਏ ਆ। ਆਹ ਜਿਹੜਾ ਇਸ ਵੇਲੇ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਸੁੱਚਾ ਸਿੰਘ ਛੋਟੇਪੁਰ ਪੈਸੇ ਲੈਂਦਾ ਸਟਿੰਗ ਦੀ ਸਿਟੀ 'ਚ ਫਸ ਗਿਆ, ਇਹ ਆਪ ਵੀ ਸਟਿੰਗ ਆਪਰੇਸ਼ਨਾਂ 'ਚ ਫਸ ਚੁੱਕਾ ਕੇਜਰੀਵਾਲ। ਪਹਿਲਾਂ ਤਾਂ ਇਹਦਾ ਇੱਕ ਮੰਤਰੀ ਫਸ ਗਿਆ, ਉਹ ਕਿਸੇ ਤੋਂ ਪੈਸਿਆਂ ਦਾ ਲੈਣ ਦੇਣ ਕਰਦਾ ਸੀ, ਇੱਕ ਮੰਤਰੀ ਹੋਣਾ ਪਿਛਲੇ ਹਫ਼ਤੇ ਫਸਿਆ ਗਲਤ ਕੰਮਾਂ 'ਚ ਫਸਿਆ, ਫਿਰ ਕੇਜਰੀਵਾਲ ਆਪ ਇਸ ਗੱਲ 'ਤੇ ਫਸ ਗਿਆ ਕਿ ਇੱਕ ਬੰਦੇ ਨੇ ਇਹਦੇ ਕੋਲ ਬੈਠਿਆਂ ਕਿਤੇ ਗੱਲ ਛੇੜੀ ਪ੍ਰਸ਼ਾਂਤ ਭੂਸ਼ਣ ਦੀ ਜੋਗਿੰਦਰ ਯਾਦਵ ਦੀ, ਇਹਨੇ ਉਹਨਾਂ ਦਾ ਨਾਂ ਲੈ ਕੇ ਗਾਲਾਂ ਕੱਢਤੀਆਂ ਅਤੇ ਉਸ ਬੰਦੇ ਨੇ ਰਿਕਾਰਡਿੰਗ ਕਰ ਲਈ। ਬਾਅਦ ਵਿੱਚ ਉਹਨੇ ਅਰਵਿੰਦ ਕੇਜਰੀਵਾਲ ਨੂੰ ਕੋਈ ਕੰਮ ਆਖਿਆ ਕਿ ਮੇਰਾ ਫਲਾਣਾ ਕੰਮ ਕਰਾ ਦੇ, ਅਤੇ ਕੇਜਰੀਵਾਲ ਨੇ ਆਖਿਆ ਉਹ ਕੰਮ ਗਲਤ ਆ ਮੈਂ ਨਹੀਂ ਉਹ ਕਰਨਾ, ਉਹਨੇ ਆਖਿਆ ਫਿਰ ਨਹੀਂ ਕਰਨਾ ਤੇ ਤੇਰੀ ਰਿਕਾਰਡਿੰਗ ਮੇਰੇ ਕੋਲ ਪਈ, ਮੈਂ ਲੋਕਾਂ ਨੂੰ ਵਿਖਾ ਦੂੰ ਕਿ ਤੂੰ ਗੰਦੀਆਂ ਗਾਲਾਂ ਵੀ ਕੱਢਦਾ। ਦੋ ਹੀ ਗੱਲਾਂ ਸੀ, ਜਾਂ ਤਾਂ ਕੇਜਰੀਵਾਲ ਬੇਇੱਜ਼ਤੀ ਕਰਾਵੇ ਤੇ ਜਾਂ ਫਿਰ ਉਹਦੇ ਬਲੈਕਮੇਲ ਥੱਲੇ ਝੁੱਕ ਕੇ ਉਹਦਾ ਇੱਕ ਕੰਮ ਕਰੇ ਜੀ, ਇੱਕ ਕੰਮ ਕਰਦਾ ਫਿਰ ਮੁੜ ਮੁੜ ਕਰਨੇ ਪੈਣੇ ਜੀ। ਇਹਨੇ ਕਿਹਾ ਤੂੰ ਲੋਕਾਂ ਨੂੰ ਜੋ ਦੱਸਣਾ ਦੱਸ ਦੇ ਤੇ ਮੈਂ ਤੇਰਾ ਕੰਮ ਨਹੀਂ ਕਰਦਾ। ਇਹਨੇ ਕੰਮ ਨਹੀਂ ਕੀਤਾ, ਉਹਨੇ ਉਹ ਸਟਿੰਗ ਦੀ ਸੀਡੀ ਜਾਰੀ ਕਰ ਦਿੱਤੀ। ਲੋਕਾਂ ਚ ਦੋ ਚਾਰ ਦਿਨ ਰੌਲਾ ਪਿਆ ਕਿ ਕੇਜਰੀਵਾਲ ਗੰਦੀਆਂ ਗਾਲਾਂ ਵੀ ਕੱਢਦਾ। ਬਾਅਦ ਵਿੱਚ ਉਹ ਗੱਲ ਖਤਮ ਹੋ ਗਈ। ਕੇਜਰੀਵਾਲ ਨੇ ਮਾਫ਼ੀ ਮੰਗ ਲਈ, ਕਹਿੰਦਾ ਜੀ ਹਾਂ ਦੋਸਤਾਂ ਮਿੱਤਰਾਂ 'ਚ ਬੈਠਿਆ ਬਥੇਰਾ ਕੁਝ ਹੋ ਜਾਂਦਾ, ਮੇਰੇ ਕੋਲੋਂ ਵੀ ਹੋਇਆ, ਪਰ ਮੈਂ ਮੇਰੀ ਨੀਤ ਗਲਤ ਨਹੀਂ, ਮੈਂ ਇਹਦੇ ਕਹਿਣ 'ਤੇ ਗਲਤ ਕੰਮ ਨਹੀਂ ਕੀਤਾ ਅਤੇ ਕਰਨਾ ਨਹੀਂ। ਹੁਣ ਉਹਦੇ ਤੋਂ ਬਾਅਦ ਜਦੋਂ ਆਹ ਸੁੱਚਾ ਸਿੰਘ ਛੋਟੇਪੁਰ ਵਾਲਾ ਕੇਸ ਆਇਆ ਅਤੇ ਫਿਰ ਛੋਟੇਪੁਰ ਦੇ ਬੰਦਿਆਂ ਨੇ ਇੱਕ ਜਵਾਬੀ ਸੀ ਡੀ ਕੱਢ ਲਿਆਂਦੀ ਹੈ ਕਿ ਆਪ ਪਾਰਟੀ ਦੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਵੀ ਪੰਜਾਬ 'ਚੋਂ ਪੈਸੇ ਇਕੱਠੇ ਕਰਦੇ ਆ। ਉਦੋਂ ਬਾਅਦ ਕਾਂਗਰਸੀਆਂ ਦੀ ਮੀਟਿੰਗ ਹੋਈ, ਕੈਪਟਨ ਅਮਰਿੰਦਰ ਸਿੰਘ ਨੇ ਕਰਾਈ ਅਤੇ ਉੱਥੇ ਕਾਂਗਰਸੀਆਂ ਨੇ ਵੀ ਆਪਣੇ ਸਾਰੇ ਵਰਕਰਾਂ ਨੂੰ ਅਤੇ ਲੀਡਰਾਂ ਨੂੰ ਕਿਹਾ ਆਪੋ ਆਪਣੀ ਥਾਂ 'ਤੇ ਸਟਿੰਗ ਆਪਰੇਸ਼ਨ ਤੋਂ ਬਚਿਓ, ਕੱਲ੍ਹ ਨੂੰ ਤੁਹਾਡੇ 'ਚੋਂ ਕਿਸੇ ਦੇ ਖਿਲਾਫ਼ ਕੋਈ ਸਟਿੰਗ ਆਪਰੇਸ਼ਨ ਹੋ ਸਕਦਾ, ਬਚ ਕੇ ਰਿਹੋ ਜੀ। ਉਦੋਂ ਹੀ ਪੁਲਿਸ ਵਿੱਚ ਅਤੇ ਸਿਵਲ ਦੇ ਅਫਸਰਾਂ ਵਿੱਚ ਵੀ ਇਹ ਗੱਲ ਗਈ ਹੈ ਕਿ ਸਾਰੇ ਆਪੋ ਆਪਣਾ ਬਚਾਅ ਕਰੋ, ਤੁਸੀਂ ਮੀਟਿੰਗਾਂ 'ਚ ਵੀ ਗੱਲਾਂ ਕਰਦੇ ਜੀ, ਮੀਟਿੰਗਾਂ ਤੋਂ ਬਗੈਰ ਵੀ ਕਰਦੇ ਜੀ, ਆਪੋ 'ਚ 100 ਕਿਸਮ ਦੀਆਂ ਗੱਲਾਂ ਤੁਸੀਂ ਕਰਦੇ ਜੇ, ਕੋਈ ਇਹੋ ਜਿਹੀ ਗੱਲ ਨਾ ਕਰ ਗਿਓ ਜਿਹੜੇ ਕੱਲ੍ਹ ਨੂੰ ਸਟਿੰਗ 'ਚ ਫਸੇ ਫਿਰੋ। ਇਹ ਸੱਚੀ ਗੱਲ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਟਿੰਗ ਆਪਰੇਸ਼ਨਾਂ ਦੀ ਦਹਿਸ਼ਤ ਬਹੁਤ ਜੀ, ਅਤੇ ਮੇਰੇ ਖਿਆਲ ਸ਼ਾਇਦ ਇਹਨਾਂ ਸਟਿੰਗ ਓਪਰੇਸ਼ਨਾਂ ਦੇ ਕਰਕੇ ਹੀ ਸਾਡਾ ਜਿਹੜਾ ਪ੍ਰਸ਼ਾਸਨ ਹੈ ਅਤੇ ਨਾਲ ਦੇ ਨਾਲ ਜਿਹੜੇ ਸਾਰੇ ਜਿਹੜੇ ਅਫਸਰਾਂ ਦੇ ਨਾਲ ਮੰਤਰੀ ਨੇ ਉਹ ਸੁਧਰ ਜਾਣ। ਅਗਲਾ ਸਵਾਲ ਜੀ, ਨਰਿੰਦਰ ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦਿੱਲੀ ਦੇ ਕਤਲੇਆਮ ਦੇ 28 ਕੇਸ ਜਿਹੜੇ ਨੇ ਨਵੀਂ ਜਾਂਚ ਦੇ ਲਈ ਖੋਲ੍ਹੇ ਜਾਣਗੇ, ਇਹ ਕੇਸ ਕਿਸ ਤਰ੍ਹਾਂ ਦੇ ਨੇ ਅਤੇ 32 ਸਾਲ ਬਾਅਦ ਹੁਣ ਕਿਉਂ ਖੁੱਲ੍ਹਣ ਲੱਗੇ ਨੇ? ਦੇਖੋ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਕਤਲਾਂ ਦੀ ਹਨੇਰੀ ਆਈ ਅਤੇ ਸਿੱਖਾਂ ਦੇ ਕਤਲ ਹੋਏ ਤਾਂ 3000 ਦੇ ਕਰੀਬ ਸਿੱਖ ਮਾਰ ਦਿੱਤੇ ਗਏ ਸੀ। ਉਦੋਂ ਬਾਅਦ ਕਈ ਪੜਤਾਲਾਂ ਹੋਈਆਂ ਜੀ, ਗਿਣਵੇਂ ਚੁਣਵੇਂ 60-70 ਕੇਸ ਬਣੇ, ਬਾਕੀ ਕੇਸ ਠੱਪੇ ਗਏ, ਕੋਈ ਪਤਾ ਨਹੀਂ ਲੱਗਾ। ਫਿਰ ਕਮਿਸ਼ਨ ਬਣੇ, ਕਮੇਟੀਆਂ ਬਣੀਆਂ, ਉਹਨਾਂ 'ਚੋਂ ਕਿਸੇ ਨੇ ਵੀ ਕੋਈ ਗੱਲ ਕਿਸੇ ਸਿਰੇ ਨਹੀਂ ਲਾਈ, ਲੈ ਦੇ ਕੇ ਰਿਪੋਰਟ ਪਾ ਕੇ ਤੁਰ ਜਾਂਦੇ ਸੀ। ਆ ਫਲਾਨਾ ਫਲਾਨਾ ਕੇਸ ਸਾਲਿਡ ਜਾਪਦਾ, ਇਹਦੇ 'ਚ ਕਾਰਵਾਈ ਹੋਣੀ ਚਾਹੀਦੀ ਆ। ਕੁਝ ਕੇਸ ਇਹੋ ਜਿਹੇ ਸੀ ਜਿਨ੍ਹਾਂ 'ਚ ਸਬੂਤ ਵੀ ਲੱਭਦੇ ਸੀ ਅਤੇ ਕਾਰਵਾਈ ਨਹੀਂ ਹੋਈ। ਕੁਝ ਬੰਦੇ ਬੜੇ ਬਦਨਾਮ ਸਨ, ਲਲਿਤ ਮਾਕਣ ਦਾ ਨਾਂ ਬਦਨਾਮੀ 'ਚ ਆਉਂਦਾ ਸੀ, ਉਹ ਮਰ ਗਿਆ, ਉਹਦਾ ਕਤਲ ਹੋ ਗਿਆ ਸੀ। ਐਚ ਕੇ ਐਲ ਭਗਤ ਦਾ ਨਾਂ ਆਉਂਦਾ ਸੀ, ਉਹ ਬੁੜਾ ਆਦਮੀ ਸੀ, ਬਾਅਦ 'ਚ ਮਰ ਗਿਆ ਦਿੱਲੀ ਦੇ ਦੰਗਿਆਂ 'ਚ, ਦਿੱਲੀ ਦੇ ਕਤਲੇਆਮ 'ਚ, ਬਹੁਤ ਬਦਨਾਮੀ ਉਹਦੀ। ਦੋ ਬੰਦੇ ਹੋਰ ਸੀ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ। ਜਿਹੜਾ ਸੱਜਣ ਕੁਮਾਰ ਹੈ ਉਹਦੇ ਖਿਲਾਫ਼ ਤੇ ਕੇਸਾਂ 'ਚ ਸਜ਼ਾ ਹੋ ਚੁੱਕੀ ਹੈ ਅਤੇ ਜਗਦੀਸ਼ ਟਾਈਟਲਰ ਦੇ ਕੇਸ ਅਜੇ ਚੱਲਦੇ ਆ। ਪਹਿਲਾਂ ਜਗਦੀਸ਼ ਟਾਈਟਲਰ ਨੂੰ CBI ਹਰ ਵਾਰੀ ਕਲੀਨ ਚਿੱਟ ਦਿੰਦੀ ਸੀ ਅਤੇ ਅਕਾਲੀ ਵੀ BJP ਵਾਲੇ ਵੀ ਸਾਰੇ ਕਹਿੰਦੇ ਸੀ ਇਹ ਕਾਂਗਰਸੀ ਆ ਅਤੇ ਕਤਲ ਦੇ ਕੇਸਾਂ 'ਚ ਇਹਨੂੰ ਕਾਂਗਰਸੀ ਸਰਕਾਰ ਕਲੀਨ ਚਿੱਟ ਦਿੰਦੀ ਹੈ। ਹੁਣ ਨਰਿੰਦਰ ਮੋਦੀ ਦੀ ਸਰਕਾਰ ਆ ਜਿਹਦੇ ਵਿੱਚ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਬੈਠੀ ਹੈ। ਇਸ ਸਰਕਾਰ ਦੇ ਹੁੰਦਿਆਂ CBI ਨੇ 2 ਸਾਲਾਂ ਦੇ ਅੰਦਰ ਅੰਦਰ 3 ਵਾਰ ਉਹਨੂੰ ਕਲੀਨ ਚਿੱਟ ਦੇ ਦਿੱਤੀ, ਇਹਨਾਂ ਕਿਉਂ ਦਿੱਤੀ ਆ? ਉਹਦੇ ਖਿਲਾਫ਼ ਇੱਕ ਦੋਸ਼ ਇਹ ਵੀ ਲੱਗਦਾ ਕਿ ਇੱਕ ਕਤਲ ਕੇਸ ਦੇ ਵਿੱਚ ਗਵਾਹ ਜਿਹੜਾ ਗ੍ਰੰਥੀ ਸਿੰਘ ਸੀ ਉਹਦੇ ਨਾਲ ਸੌਦਾ ਮਾਰਿਆ, ਉਹਨੂੰ ਅਮਰੀਕਾ ਭੇਜਤਾ, ਉੱਥੇ ਉਹਨੂੰ 1 ਕਰੋੜ ਰੁਪਇਆ ਦਿੱਤਾ ਗਿਆ, ਇਹਦੇ ਸਬੂਤ ਵੀ ਮੌਜੂਦ ਆ। CBI ਉਹਨੂੰ ਲਿਆਉਣ ਨੂੰ ਤਿਆਰ ਨਹੀਂ, ਗਵਾਹ ਭੁਗਤਾਉਣ ਨੂੰ ਤਿਆਰ ਨਹੀਂ, ਇਹ ਸਾਰਾ ਕੁਝ ਹੁੰਦਾ ਪਿਆ। ਉਹਦੇ ਉੱਤੇ ਕਿਸੇ ਦਾ ਧਿਆਨ ਨਹੀਂ, ਧਿਆਨ ਹੈ ਰਾਜਨੀਤੀ 'ਤੇ। ਜਦੋਂ ਵੀ ਚੋਣਾਂ ਆਉਂਦੀਆਂ, ਖਾਸ ਤੌਰ 'ਤੇ ਪੰਜਾਬ ਵਿੱਚ ਹੋਣ ਜਾਂ ਦਿੱਲੀ 'ਚ, ਉਦੋਂ ਦਿੱਲੀ ਦੇ ਕਤਲੇਆਮ ਦਾ, ਕਤਲੇਆਮ ਤੇ ਉਹ ਕਹਿੰਦੇ ਨਹੀਂ, ਦਿੱਲੀ ਦੰਗੇ ਕਹਿੰਦੇ ਆ, ਦੰਗਾ ਤਾਂ ਕੋਈ ਨਹੀਂ, ਦੰਗਾ ਤਾਂ ਜੇ ਦੋ ਧਿਰਾਂ ਲੜਦੀਆਂ ਹੋਣ, ਜਿੱਥੇ ਇੱਕ ਧਿਰ ਨੂੰ ਮਾਰਿਆ ਜਾਵੇ ਦੂਜੀ ਧਿਰ ਸਿਰਫ ਮਾਰਦੀ ਹੋਵੇ, ਉਹ ਕਤਲੇਆਮ ਹੁੰਦਾ। ਹੁਣ ਉਹ ਦਿੱਲੀ ਦੇ ਦੰਗਿਆਂ ਦਾ ਹਰ ਵਾਰੀ ਰੌਲਾ ਪਾ ਦਿੰਦੇ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ। ਪੰਜਾਬ ਵਿੱਚ ਚੋਣਾਂ ਹੋਣ ਵਾਲੀਆਂ, ਉਹਨਾਂ ਨੇ ਕਹਿਤਾ ਜੀ ਦਿੱਲੀ ਦੇ ਸਿੱਖਾਂ ਦੇ ਕਤਲੇਆਮ ਦੇ ਅਸੀਂ 28 ਕੇਸ ਕੱਢਾਂਗੇ, ਉਹਨਾਂ ਦੀ ਦੁਬਾਰਾ ਪੜਤਾਲ ਕਰਾਵਾਂਗੇ। ਦੁਬਾਰਾ ਪੜਤਾਲ ਉਦੋਂ ਤੁਸੀਂ ਕਰਾਓਗੇ ਜਦੋਂ ਚੋਣਾਂ ਹੁੰਦੀਆਂ, ਅੱਗੋਂ ਪਿੱਛੋਂ ਕਿਉਂ ਨਹੀਂ ਕਰਾਉਂਦੇ? ਇਹਦੇ ਤੋਂ ਸਾਫ਼ ਦਿਸਦਾ ਕਿ ਕਿਸੇ ਨੇ ਕੋਈ ਇਨਸਾਫ਼ ਨਾ ਕੀਤਾ ਨਾ ਕਰਨਾ, ਇਹ ਸਿਰਫ ਅਤੇ ਸਿਰਫ ਚੋਣਾਂ ਵਾਸਤੇ ਇੱਕ ਤਮਾਸ਼ਾ ਹੈ, ਹੋਰ ਕੁਛ ਨਹੀਂ। ਠੀਕ, ਅਤੇ ਪੰਜ ਸਾਹਿਬ, ਸਰੋਤਿਆਂ ਦੇ ਵੱਲੋਂ ਇੱਕ ਸਵਾਲ ਕੀਤਾ ਗਿਆ ਸੀ ਕਿ ਨਸ਼ਿਆਂ ਦੀ ਤਸਕਰੀ ਦੇ ਕੇਸ ਦੇ ਵਿੱਚ ਜਦੋਂ ਜਗਦੀਸ਼ ਭੋਲੇ ਨੇ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦਾ ਨਾਮ ਲਿਆ ਸੀ, ਸੋ ਉਸ ਤੋਂ ਬਾਅਦ ਜਿਹੜਾ ਇਹ ਕੇਸ, ਉਹਨਾਂ 'ਤੇ ਜਿਹੜੀ ਇਹ ਜਾਂਚ ਚੱਲ ਰਹੀ ਸੀ, ਉਸ ਦੀ ਕੋਈ ਅਪਡੇਟ? ਕੋਈ ਅਪਡੇਟ ਨਹੀਂ, ਐਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਕੇਸ ਆ, ਉੱਥੇ ਤਰੀਕਾਂ ਪੈਂਦੀਆਂ ਨੇ, ਗੱਲ ਖਤਮ ਹੋ ਜਾਂਦੀ, ਹਾਈਕੋਰਟ 'ਚ ਵੀ ਤਰੀਕਾਂ ਪੈਂਦੀਆਂ, ਅੱਗੇ ਪਈ ਜਾਂਦੀਆਂ ਨੇ। ਜਗਦੀਸ਼ ਭੋਲਾ ਜਦੋਂ ਫੜਿਆ ਗਿਆ, ਪਹਿਲੀ ਪੇਸ਼ੀ 'ਤੇ ਉਹਨੇ ਰੌਲਾ ਪਾ ਦਿੱਤਾ ਸੀ, ਮਜੀਠੀਏ ਦਾ ਨਾਂ ਲੈ ਦਿੱਤਾ ਸੀ। ਅਗਲੀ ਪੇਸ਼ੀ ਤੱਕ ਜਦੋਂ ਆਇਆ ਅਤੇ ਉਹਨੇ ਆ ਕੇ ਕਹਿ ਦਿੱਤਾ ਕਿ ਮੈਂ ਤਾਂ ਉਹ ਦਿਨ ਗੁੱਸੇ 'ਚ ਆ ਕੇ ਕਹਿ ਗਿਆ ਸਾਂ ਜੀ, ਐਵੇਂ ਮੈਂ ਨਾਂ ਲੈ ਦਿੱਤਾ ਸੀ, ਇਹੋ ਜਿਹੀ ਗੱਲ ਹੈ ਨਹੀਂ ਕੋਈ। ਕੁਝ ਲੋਕ ਕਹਿੰਦੇ ਸੀ ਕਿ ਇਹਦੇ ਨਾਲ ਲੈਣ ਦੇਣ ਹੋ ਗਿਆ, ਕੁਛ ਕਹਿੰਦੇ ਸੀ ਥਾਣੇ 'ਚ ਸੇਵਾ ਜ਼ਿਆਦਾ ਹੋ ਗਈ ਹੈ ਤਾਂ ਕਰਕੇ ਉਹਦਾ ਨਾਂ ਨਹੀਂ ਲੈਂਦਾ। ਹੁਣ ਜਿਸ ਤਰ੍ਹਾਂ ਜਗਦੀਸ਼ ਭੋਲੇ ਨੂੰ ਇੱਕ ਕੇਸ 'ਚੋਂ ਅਦਾਲਤ ਵਿੱਚ ਛੱਡਿਆ ਗਿਆ, ਪੁਲਿਸ ਵਾਲਿਆਂ ਨੇ ਕੇਸ ਪੇਸ਼ ਨਹੀਂ ਕੀਤਾ, ਉਹਦੇ 'ਚ ਲੋਕਾਂ ਦੇ ਮਨ ਵਿੱਚ ਕਈ ਕਿਸਮ ਦੇ ਸ਼ੱਕ ਨੇ, ਉਹ ਸ਼ੱਕ ਦੂਰ ਨਹੀਂ ਹੋ ਰਿਹਾ, ਪਰ ਕੇਸ ਇਸ ਵੇਲੇ ਤੁਸੀਂ ਸਮਝੋ ਕਿ ਚਿਕੜ ਵਿੱਚ ਗੱਡ ਫਸੀ ਹੈ, ਕੁਛ ਨਹੀਂ ਹੋ ਰਿਹਾ। ਠੀਕ, ਅਤੇ ਇੱਕ ਹੋਰ ਸਵਾਲ ਜਿਹੜਾ ਅਗਲਾ ਹੈ ਪਨ ਸਾਹਿਬ, ਆਖਰੀ ਸਵਾਲ ਹੈ ਜੀ, ਕਸ਼ਮੀਰ ਘਾਟੀ ਦੀ ਸਥਿਤੀ ਲਈ ਸਰਵ ਪਾਰਟੀ ਡੈਲੀਗੇਸ਼ਨ ਉੱਥੇ ਭੇਜਿਆ ਜਾ ਰਿਹਾ, ਅਤੇ ਇਸ 'ਤੇ ਜਾਣ ਦਾ ਏਜੰਡਾ ਕੀ ਹੈ ਅਤੇ ਇਸ 'ਤੇ ਜਾਣ ਨਾਲ ਅਸਰ ਕੀ ਪੈ ਸਕਦਾ? ਦੇਖੋ ਜੀ, ਕਸ਼ਮੀਰ ਘਾਟੀ ਨੂੰ ਡੈਲੀਗੇਸ਼ਨ ਤੁਰ ਪਿਆ, ਹਿੰਦੁਸਤਾਨ ਦਾ ਹੋਮ ਮਿਨਿਸਟਰ ਰਾਜਨਾਥ ਸਿੰਘ ਆਪ ਲੈ ਕੇ ਜਾ ਰਿਹਾ, ਸਾਰੀਆਂ ਪਾਰਟੀਆਂ ਦੇ ਸੀਨੀਅਰ ਲੀਡਰ ਉੱਥੇ ਜਾ ਰਹੇ ਨੇ, ਜਨਤਾ ਦਲ ਯੂ ਦੇ ਸ਼ਰਦ ਯਾਦਵ ਹੋਰੀ ਜਾ ਰਹੇ ਨੇ, ਕਮਿਊਨਿਸਟਾਂ ਦੇ ਸੀਤਾਰਾਮ ਯੇਚੁਰੀ ਹੋਰੀ ਜਾ ਰਹੇ ਨੇ, ਇਹ ਸਾਰੇ ਲੋਕ ਜਾਣਗੇ, ਨਿਕਲਣਾ ਕੁਛ ਨਹੀਂ, ਵੱਧ ਤੋਂ ਵੱਧ ਅਮਨ ਦੀ ਅਪੀਲ ਕਰਨਗੇ, ਕਿਹਨੂੰ ਕਰਨਗੇ? ਆਮ ਲੋਕਾਂ ਨੂੰ, ਆਮ ਲੋਕ ਤਾਂ ਪਹਿਲਾਂ ਹੀ ਅਮਨ ਚਾਹੁੰਦੇ ਆ, ਜਦੋਂ ਉੱਥੇ ਗੜਬੜ ਹੁੰਦੀ ਹੈ ਭੁੱਖੇ ਤਾਂ ਆਮ ਲੋਕ ਮਰਦੇ ਨੇ। ਕਸ਼ਮੀਰ ਘਾਟੀ ਦੇ ਵਿੱਚ 3 ਮਹੀਨੇ ਤਾਂ ਵੈਸੇ ਹੀ ਇੰਨੀ ਬਰਫ਼ ਪਈ ਰਹਿੰਦੀ ਕਿ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ, 8-9 ਮਹੀਨੇ ਵਿਚਾਰਿਆਂ ਨੇ ਕੰਮ ਕਰਨਾ ਹੁੰਦਾ, 8-9 ਮੈਂ ਪੂਰੇ ਇਸ ਕਰਕੇ ਨਹੀਂ ਕਹਿੰਦਾ ਕਿ 2 ਮਹੀਨੇ ਤੇ ਉਹਦੇ ਵਿੱਚੋਂ ਵੀ ਬਾਰਿਸ਼ਾਂ ਹੁੰਦੀਆਂ ਨੇ ਤੇ ਕੰਮ ਨਹੀਂ ਕਰ ਸਕਦੇ, ਸਾਰੇ 7 ਮਹੀਨੇ ਇਹਨਾਂ ਕੋਲ ਰਹਿ ਜਾਂਦਾ ਜਿਹ 'ਚੋਂ ਕੰਮ ਕਰਨਾ ਹੁੰਦਾ, ਤੇ ਜੇ ਉਹਦੇ ਵਿੱਚ ਵੀ ਗੋਲੀ ਚੱਲਦੀ ਰਹੇ, ਪੱਥਰਬਾਜ਼ੀ ਹੁੰਦੀ ਰਹੇ, ਤੇ ਜਿਹੜੇ ਲੋਕ ਭੁੱਖੇ ਮਰਦੇ ਪਏ ਉਹ ਤਾਂ ਅਮਨ ਚਾਹੁੰਦੇ ਹੀ ਚਾਹੁੰਦੇ ਨੇ, ਜਿਹੜੇ ਪੱਥਰ ਮਾਰਦੇ ਨੇ ਉਹਨਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ, ਪਰ ਸਖ਼ਤੀ ਕਰਨ ਤੋਂ ਪਹਿਲਾਂ ਸਰਕਾਰ ਦਾ ਇੱਕ ਮੂੰਹ ਚਾਹੀਦਾ। ਦਿੱਲੀ ਵਿੱਚ ਜਾ ਕੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਕਹਿੰਦੀ ਆ ਕਿ ਇਹਨਾਂ ਨਾਲ ਸਖ਼ਤੀ ਕਰਨੀ ਚਾਹੀਦੀ ਹੈ, ਮੇਰਾ ਸਾਥ ਦਿਓ ਮੈਂ ਕਰੂੰਗੀ, ਜਦੋਂ ਜੰਮੂ ਕਸ਼ਮੀਰ 'ਚ ਜਾਂਦੀ ਆ ਫਿਰ ਉਹਨਾਂ ਦੀ ਬੋਲੀ ਬੋਲਦੀ ਹੈ। ਹੁਣ ਵੀ ਉਹਨੇ ਕਹਿ ਦਿੱਤਾ ਜੀ, ਜੇ ਤੁਸੀਂ ਆਲ ਪਾਰਟੀ ਡੈਲੀਗੇਸ਼ਨ ਆ ਰਹੇ ਹੋ ਤੁਸੀਂ ਸਾਰੀਆਂ ਪਾਰਟੀਆਂ ਨੂੰ ਮਿਲਣਾ, ਅਤੇ ਜਿਹੜੇ ਵੱਖਵਾਦੀ ਨੇ ਜਿਹੜੇ ਕਹਿੰਦੇ ਪਾਕਿਸਤਾਨ ਨਾਲ ਜਾਣਾ ਉਹਨਾਂ ਨੂੰ ਵੀ ਸੱਦ ਕੇ ਮਿਲੋ, ਕਾਹਦੇ ਲਈ ਮਿਲੋ? ਜਿਹੜੇ ਪਾਕਿਸਤਾਨ ਦੇ ਏਜੰਟ ਬਣੇ ਪਏ ਨੇ, ਪਾਕਿਸਤਾਨ ਦੀ ਡਿਊਟੀ ਕਰਦੇ ਆ, ਉਹਨਾਂ ਨਾਲ ਕਾਹਦੇ ਲਈ ਮਿਲੋ? ਇੱਕ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ 70 ਦਿਨ ਤੋਂ ਵੱਧ ਹੋ ਗਏ ਗੜਬੜ ਚੱਲਦੀ ਪਈ ਹੈ। ਇਹ ਗੜਬੜ ਉਦੋਂ ਸ਼ੁਰੂ ਹੋਈ ਸੀ ਜਦੋਂ ਇੱਕ ਬਹੁਤ ਵੱਡਾ ਅੱਤਵਾਦੀ ਲੀਡਰ ਉੱਥੇ ਬੜੀ ਛੋਟੀ ਉਮਰ ਦਾ ਮੁੰਡਾ ਬੁਰਹਾਨ ਵਾਨੀ ਮਾਰਿਆ ਗਿਆ, ਉਹ ਏਡਾ ਵੱਡਾ ਟੈਰਰਿਸਟ ਸੀਗਾ ਕਿ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਸੀ ਅਤੇ ਸਾਰੀਆਂ ਜ਼ਿੰਮੇਵਾਰੀਆਂ ਆਪ ਲੈਂਦਾ ਸੀ ਉਹਦੇ ਮਰਨ ਦੇ ਉੱਤੇ। ਅੱਜ ਤੱਕ ਦੇ 70 ਸਾਲਾਂ 'ਚ ਪਾਕਿਸਤਾਨ ਨੇ ਕਦੇ ਨਹੀਂ ਸੀ ਕੀਤਾ, ਪਹਿਲੀ ਵਾਰੀ ਉਹਦੇ ਮਰਨ ਦੇ ਉੱਤੇ ਕਾਲਾ ਦਿਨ ਮਨਾਇਆ, ਅਤੇ ਸਾਰੇ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਉਹਦੇ ਸਵਾਲ 'ਤੇ ਇਕੱਠੀਆਂ ਹੋ ਗਈਆਂ ਸੀ, ਐਡਾ ਵੱਡਾ ਟੈਰਰਿਸਟ ਸੀ। ਭਾਰਤ ਸਰਕਾਰ ਕਹਿੰਦੀ ਅਸੀਂ ਬਹੁਤ ਵੱਡਾ ਟੈਰਰਿਸਟ ਮਾਰ ਲਿਆ, ਪਰ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿੱਤਰਤਾ, ਕਈਆਂ ਸਾਧਾਂ ਨਾਲ ਮਿੱਤਰਤਾ ਪਰ ਇੱਕ ਸਾਧ ਦਾ ਨਾਂ ਸ੍ਰੀ ਸ੍ਰੀ ਰਵੀ ਸ਼ੰਕਰ ਹੈ, ਉਹਦਾ ਬੁਰਹਾਨ ਵਾਨੀ ਮਾਰਿਆ ਸੀ ਜਿਹਨੂੰ ਉਹ ਕਹਿੰਦੇ ਬਹੁਤ ਵੱਡਾ ਅੱਤਵਾਦੀ ਮਾਰਿਆ, ਉਹਦਾ ਪਿਓ ਤਾਂ ਪਿਛਲੇ ਹਫ਼ਤੇ 3 ਦਿਨ ਉੱਥੇ ਜਾ ਕੇ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੇ ਆਸ਼ਰਮ 'ਚ ਰਿਹਾ। ਇਹ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਤੁਸੀਂ ਲੜਦੇ ਕਿਹਦੇ ਨਾਲ ਜੇ, ਅਤੇ ਜਿਹਨਾਂ ਨਾਲ ਲੜਦੇ ਜੇ ਫਿਰ ਉਹਨਾਂ ਦੇ ਘਰ ਦੇ ਜੀ ਤੁਹਾਡੇ ਸਾਧਾਂ ਦੇ ਡੇਰਿਆਂ 'ਚ ਜਾ ਕੇ ਰਹਿੰਦੇ ਕਿੱਦਾਂ? ਕਿਉਂਕਿ ਸਰਕਾਰ ਦੀ ਨੀਤੀ ਵੀ ਸਾਫ਼ ਨਹੀਂ, ਨਾ ਕੇਂਦਰ ਵਾਲੀ ਦੀ, ਨਾ ਜੰਮੂ ਕਸ਼ਮੀਰ ਵਾਲੀ ਦੀ, ਨਾ ਵੱਖਵਾਦੀਆਂ ਦੀ ਨੀਤੀ ਸਾਫ਼ ਹੈ। ਸਿਆਸੀ ਪਾਰਟੀਆਂ ਵੀ ਆਪੋ ਆਪਣਾ ਢੋਲ ਕੁੱਟਣਗੀਆਂ ਅਤੇ ਜੰਮੂ ਕਸ਼ਮੀਰ ਦਾ ਗੇੜਾ ਲਾ ਕੇ ਮੁੜਾਉਣਗੀਆਂ। ਜਿਹੜੇ ਲੀਡਰ ਗਏ ਆ 2-2-3-3 ਥਾਵਾਂ 'ਤੇ, ਹੋ ਸਕਦਾ ਸੈਲਫੀ ਖਿਚਾ ਕੇ ਲੈ ਆਉਣ, ਬਾਅਦ 'ਚ ਆਪਣੇ ਘਰ ਆਏ ਗਏ ਨੂੰ ਵਿਖਾਇਆ ਕਰਨਗੇ। ਕਸ਼ਮੀਰ 'ਚ ਬੜੇ ਸ਼ਾਨਦਾਰ ਨਜ਼ਾਰੇ ਪਹਾੜੀਆਂ ਦੇ, ਉੱਥੇ ਮੌਤ ਵਰਦੀ ਆ, ਲੋਕ ਰੋਂਦੇ ਪਏ, ਕੋਈ ਨਜ਼ਾਰੇ ਨਹੀਂ ਗੇ, ਇਹ ਨਜ਼ਾਰਾ ਲੈ ਕੇ ਮੁੜਨਗੇ, 'ਚੋਂ ਨਿਕਲਣਾ ਕੁਛ। ਬਹੁਤ ਬਹੁਤ ਸ਼ੁਕਰੀਆ ਪੰਨ ਸਾਹਿਬ ਤੁਹਾਡੇ ਸਮੇਂ ਦੇ ਲਈ, ਤੁਸੀਂ ਸਾਡੇ ਲਈ ਸਮਾਂ ਕੱਢਿਆ, ਧੰਨਵਾਦ। ਅਗਲੇ ਹਫ਼ਤੇ ਫਿਰ ਗੱਲ ਕਰਾਂਗੇ ਜੀ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਸ਼ੁਕਰੀਆ ਜੀ। ਅਤੇ ਇਸ ਦੇ ਨਾਲ ਹੀ ਸਾਡਾ ਪ੍ਰੋਗਰਾਮ ਦਾ ਸਮਾਂ ਵੀ ਖਤਮ ਹੋ ਰਿਹਾ, ਅਤੇ ਇਸ ਦੇ ਨਾਲ ਤੁਹਾਡੇ ਤੋਂ ਅਲਵਿਦਾ ਵੀ ਲਵਾਂਗੇ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਜਾ ਰਹੀ ਹਾਂ, ਇਸ ਗੀਤ ਦੇ ਨਾਲ ਨਾਲ ਹੀ ਤੁਹਾਡੇ ਲਈ ਕਮਿਊਨਿਟੀ ਨੋਟਿਸਿਸ ਅਤੇ ਹੋਰ ਜਾਣਕਾਰੀਆਂ ਪੇਸ਼ ਕੀਤੀਆਂ ਜਾਣਗੀਆਂ ਰੇਡੀਓ ਸਪਾਈਸ ਤੋਂ, ਅਤੇ ਆਪਣਾ ਖਿਆਲ ਰੱਖਣਾ। ਅਗਲੇ ਹਫ਼ਤੇ ਫਿਰ ਮਿਲਦੇ ਹਾਂ। ਮੈਂ ਮਾਫ਼ੀ ਚਾਹਾਂਗੀ, ਗਲਾ ਖਰਾਬ ਹੋਣ ਦੇ ਕਾਰਨ ਸ਼ਾਇਦ ਤੁਹਾਨੂੰ ਪਰੇਸ਼ਾਨੀ ਹੋਈ ਹੋਏਗੀ ਥੋੜ੍ਹੀ ਜਿਹੀ ਪ੍ਰੋਗਰਾਮ ਦੇ ਦੌਰਾਨ, ਅਤੇ ਅਗਲੇ ਹਫ਼ਤੇ ਮਿਲਦੇ ਹਾਂ। ਤੁਸੀਂ ਵੀ ਆਪਣੀਆਂ ਸਿਹਤਾਂ ਦਾ ਖਿਆਲ ਰੱਖਣਾ, ਕਿਉਂਕਿ ਮੌਸਮ ਦੀ ਜਿਹੜੀ ਤਬਦੀਲੀ ਹੈ ਕਈ ਵਾਰ ਸਿਹਤਾਂ 'ਤੇ ਅਸਰ ਕਰ ਦਿੰਦੀ ਹੈ। ਸੋ ਇਸੇ ਗੀਤ ਦੇ ਨਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਕੱਲ੍ਹ ਸਵੇਰ ਦੇ ਜਿਹੜੇ ਪ੍ਰੋਗਰਾਮ ਨੇ, ਲਾਈਵ ਪ੍ਰੋਗਰਾਮ ਲੈ ਕੇ ਸੱਜਰੀ ਸਵੇਰ ਲੈ ਕੇ ਹਰਮੀਕ ਤੁਹਾਡਾ ਸਾਥ ਦੇਣਗੇ 8 ਵਜੇ ਤੋਂ ਲੈ ਕੇ, ਅਤੇ ਉਸ ਤੋਂ ਬਾਅਦ ਡਾਕਟਰ ਕਮਲ ਮਹਿੰਦਰਾ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਨਾਲ ਰਹਿੰਦੇ ਨੇ। ਕੱਲ੍ਹ ਸ਼ਾਮੀ ਪ੍ਰੋਗਰਾਮ ਸਾਂਝ ਦੇ ਵਿੱਚ ਰੁਪਿੰਦਰ ਬਾਜਵਾ ਹੋਰਾਂ ਦੇ ਨਾਲ ਤੁਹਾਡਾ ਸਾਥ ਬਣ ਜਾਏਗਾ। ਧੰਨਵਾਦ, ਰੱਬ ਰੱਖਾ। ਹੈ।